ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਥ ਸ੍ਰੀ ਗੁਰ ਨਾਨਕ ਪ੍ਰਕਾਸ਼ ਲਿਖਿਅਤੇ ਦੋਹਰਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਥ ਸ੍ਰੀ ਗੁਰ ਨਾਨਕ ਪ੍ਰਕਾਸ਼ ਲਿਖਿਅਤੇ ਦੋਹਰਾ ਏਕੰਕਾਰਾ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਮਹਾਨ ਹੀ ਮਹਾਨ ਸੁੰਦਰ ਦੀਵਾਨ ਸਜ ਰਿਹਾ ਹੈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਹੀ ਅਰਬ ਸਤਿਕਾਰ ਨਾਲ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਤੁਰਕੀ ਬਾਣੀ ਸੱਚ ਕੀ ਬਾਣੀ ਲਈ ਕੁਛ ਸਮਾਂ ਜਾਪ ਪਾਠ ਹੋਇਆ ਹੈ ਅਤੇ ਗੁਰਬਾਣੀ ਦੇ ਸੰਗੀਤ ਦੇ ਨਿਜਮਾਂ ਵਿੱਚ ਰਾਗੀ ਸਿੰਘਾਂ ਦੀ ਰਸਨਾ ਵਿੱਚ ਰਾਹੀਂ ਸੋਹਣੇ ਰੂਪ ਵਿੱਚ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਜਿਵੇਂ ਆਪਾਂ ਕੱਲ੍ਹ ਸ਼੍ਰੀ ਅਖੰਡ ਪਾਠਾਂ ਦੀ ਸਮਾਪਤੀ ਕਰਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਜਿਸ ਗ੍ਰੰਥ ਦਾ ਨਾਮ ਉਹਨਾਂ ਨੇ ਨਾਨਕ ਪ੍ਰਕਾਸ਼ ਕਰਕੇ ਜਾਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਇਹ ਲਿਖਿਆ ਆਪ ਹੀ, ਉਹ ਐਸਾ ਗ੍ਰੰਥ ਆਪਾਂ ਕਥਾ ਵਿਆਖਿਆ ਰੂਪ ਦੇ ਵਿੱਚ ਪ੍ਰਾਰੰਭ ਕਰ ਲਿਆ ਹੈ। ਇਹ ਕਵੀ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਨਾਮ ਦਾ ਗ੍ਰੰਥ ਲਿਖਿਆ ਹੈ। ਕਵੀ ਸੰਤੋਖ ਸਿੰਘ ਜੀ ਕੌਣ ਸਨ, ਕਿੱਥੇ ਪੈਦਾ ਹੋਏ, ਕੀ ਤੋਂ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ, ਕਿਹੜੇ ਥਾਂ 'ਤੇ ਗ੍ਰੰਥ ਉਹਨਾਂ ਨੇ ਲਿਖਿਆ, ਇਹਦੀ ਵਾਕਫੀਅਤ ਨਾਲ ਕਵੀ ਜੀ ਦਾ ਸ਼ਾਦੀ ਕਿੱਥੇ ਹੋਈ, ਉਹਨਾਂ ਦੇ ਅੱਗੇ ਕਿੰਨੇ ਬੱਚੇ ਬੱਚੀਆਂ ਸਨ, ਥੋੜ੍ਹੀ ਬਹੁਤੀ ਉਹਦੀ ਵੀ ਵਾਕਫੀਅਤ ਆਪਾਂ ਲਈ ਹੈ। ਉਸ ਤੋਂ ਉਪਰੰਤ ਉਹਨਾਂ ਦਾ ਲਿਖਿਆ ਹੋਇਆ ਜਿਹੜਾ ਗ੍ਰੰਥ ਹੈ ਉਹਦੀ ਪ੍ਰਾਰੰਭਤਾ ਕਰ ਲਈ। ਸਭ ਤੋਂ ਪਹਿਲੇ ਉਹਨਾਂ ਨੇ ਜੋ ਗੁਰਬਾਣੀ ਵਿੱਚ ਮੰਗਲ ਲਿਖਿਆ ਹੈ ਉਹਨੂੰ ਪਹਿਲ ਦਿੱਤੀ ਹੈ, ਵਿਸ਼ੇਸ਼ਤਾ ਦਿੱਤੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਜਿਹੜਾ ਜਾਤੀ ਵਿਜਾਤੀ ਸਵੈਗਤ ਭੇਦ ਸੇ ਰਹਿਤ ਹੈ ਅਤੇ ਦੇਸ਼ ਕਾਲ ਵਸਤੂ ਪ੍ਰਤਿਸ਼ੇਦ ਹੈ, ਉਹ ਐਸਾ ਜਿਹੜਾ ਇੱਕ ਹੈ, ਕਿਉਂਕਿ ਉਹ ਪਰਮੇਸ਼ਰੀ ਇੱਕੋ ਇੱਕ ਜਾਤੀ ਦੇ ਭੇਦ ਤੋਂ ਵੀ ਰਹਿਤ ਹੈ ਅਤੇ ਵਿਜਾਤੀ ਭੇਦ ਵਿੱਚ ਤੋਂ ਵੀ ਰਹਿਤ ਹੈ ਅਤੇ ਸਵੈਗਤ ਭੇਦ ਤੋਂ ਵੀ ਰਹਿਤ ਹੈ। ਸਿੱਧਾ ਅਰਥ ਤਾਂ ਆਪਾਂ ਮੰਗਲ ਦਾ ਕੱਲ ਕਰ ਲਿਆ ਸੀ, ਥੋੜ੍ਹਾ ਜਿਹੜਾ ਜਿਹੜਾ ਵਿਦਵਾਨ ਤੀਕਸ਼ਣ ਬੁੱਧੀ ਵਾਲੇ ਹੈ ਉਹ ਥੋੜ੍ਹਾ ਡੂੰਘਾਈ ਵਿੱਚ ਚਲੇ ਜਾਂਦੇ ਹੈ। ਇਸ ਕਰਕੇ ਜਿਹੜਾ ਕੋਈ ਟਕਸਾਲ ਚੋਂ ਵਿੱਦਿਆ ਪੜ੍ਹਿਆ ਹੁੰਦਾ ਵਿਦਿਆਰਥੀ ਉਹ ਥੋੜ੍ਹੇ ਜਿਹੇ ਰੂਪ ਦੇ ਵਿੱਚ ਉਹਦਾ ਵਰਣਨ ਕਰ ਜਾਂਦਾ ਹੈ, ਕਿਉਂਕਿ ਐਸਾ ਕੁਝ ਟਕਸਾਲ ਦੇ ਵਿੱਚ ਸੰਕੇਤ ਦਾ ਮਰਯਾਦਾ ਜੀ ਹੈ ਤਾਂ ਕਿ ਇਹ ਇਹਦੇ ਗਹਿਰ ਗੰਭੀਰ ਵੀ ਅਰਸ ਹੈ। ਜਿਹੜਾ ਇਹ ਨਹੀਂ ਵੀ ਜਿਹੜਾ ਇੱਕ ਓਂਕਾਰ ਹੈ ਸਤਿਗੁਰੂ ਹੈ ਉਹਦੀ ਕਿਰਪਾ ਕਰਕੇ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਦੁਆਰਾ ਇੱਕ ਓਂਕਾਰ ਦੀ, ਅਤੇ ਦੂਜਾ ਜਿਹੜਾ ਡੂੰਘਾਈ ਵਿੱਚ ਹੈ ਉਹ ਇਸ ਤਰ੍ਹਾਂ ਸੰਪਰਦਾ ਵਿੱਚ ਵਿਦਿਆਰਥੀਆਂ ਨੂੰ ਅਰਸ ਦੱਸਿਆ ਜਾਂਦਾ ਵੀ ਇੱਕੋ ਇੱਕ ਜਿਹੜਾ ਜਾਤੀ ਵਿਜਾਤੀ ਸਵੈਗਤ ਭੇਦ ਸੇ ਰਹਿਤ ਹੈ ਦੇਸ਼ ਕਾਲ ਵਸਤੂ ਪ੍ਰਸ਼ੇਦ ਹੈ। ਵੀ ਜਾਤੀ ਜਿਵੇਂ ਇੱਕ ਜਾਤ ਦੇ ਵਿੱਚ ਹੋਰ ਕਈ ਜਾਤਾਂ ਵਾਲੇ ਹਨ, ਕਿੰਨੀਆਂ ਜਾਤ ਦੇ ਉਹਦੇ ਵਿੱਚ ਹੈਗੇ ਹੈ, ਜਿਵੇਂ ਸ਼ਿੰਬਾ ਜਾਤ ਹੈ ਅਤੇ ਉਹ ਸੰਤੋਖ ਸਿੰਘ ਵੀ ਸ਼ਿੰਬੇ ਸੀ, ਉਹਨਾਂ ਦੀ ਜਾਤ ਦੇ ਹੋਰ ਵੀ ਸ਼ਿੰਬੇ ਬਥੇਰੇ ਹੈ, ਪਰ ਕਵੀ ਸੰਤੋਖ ਸਿੰਘ ਇੱਕੋ ਹੀ ਹੋਇਆ, ਉਹਦੇ ਵਰਗਾ ਨਹੀਂ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਹੈ ਉਹਦੀ ਕੋਈ ਜਾਤ ਨਹੀਂ, ਉਹਦੀ ਜਾਤ ਦਾ ਫਲਾਨਾ ਵੀ ਹੈਗਾ, ਕਿਉਂਕਿ ਉਹ ਤਾਂ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹੀਂ ਨਜੈ ਲਿਖੀ ਹੈ ਗੁਰੂ ਕਲਗੀਧਰ ਵੀ, ਉਹ ਜਾਤਾਂ ਪਾਤਾਂ ਬਰਾਦਰੀਆਂ ਤੋਂ ਰਹਿ ਤਾਂ ਚੱਕਰ ਚੈਨ ਤੋਂ ਵੀ ਬਾਹਰ ਹੈ। ਇਸ ਕਰਕੇ ਉਹ ਜਵਾਤੀ ਭੇਦ ਕਰਕੇ ਵੀ ਰਹਿਤ ਹੈ, ਇਸ ਕਰਕੇ ਉਹ ਇੱਕ ਹੈ, ਉਹਦੀ ਜਾਤ ਵਾਲਾ ਕੋਈ ਹੋਰ ਨਹੀਂ ਹੈਗਾ ਹੈ, ਉਹਦੀ ਹੈ ਹੀ ਨਹੀਂ ਕੋਈ ਜਾਤ, ਉਹ ਜਾਤਾਂ ਪਾਤਾਂ ਤੋਂ ਰਹਿਤ ਹੈ। ਬਾਕੀ ਜਾਤੀ ਭੇਦ ਹੁੰਦੇ ਆ ਵੀ ਇਹ ਬ੍ਰਾਹਮਣ ਹੈ, ਇਹ ਛਤਰੀ ਵੈਸ ਹੈ, ਇਹ ਸ਼ੂਦਰ ਹੈ। ਵਾਹਿਗੁਰੂ ਨੂੰ ਨਹੀਂ ਅਸੀਂ ਇਹਨਾਂ ਜਾਤਾਂ ਪਾਤਾਂ ਬਰਾਦਰੀਆਂ ਵਿੱਚ ਲਿਆ ਸਕਦੇ ਵੀ ਵਾਹਿਗੁਰੂ ਬ੍ਰਾਹਮਣ ਹੈ ਜਾਂ ਵਾਹਿਗੁਰੂ ਛਤਰੀ ਹੈ ਜਾਂ ਵੀ ਉਹ ਵੈਸ ਜਾਂ ਸ਼ੂਦਰ ਹੈ, ਇਹ ਨਾਪੇ ਦਾ ਤੌਰ ਹੈ। ਦੂਜਾ ਵਿਜਾਤੀ ਵੀ ਇੱਕ ਜਾਤ ਤੋਂ ਬਗੈਰ ਦੂਜੀ ਜਾਤ ਦਾ ਨਾਲ ਹੁੰਦਾ ਹੈ, ਇਸ ਤਰ੍ਹਾਂ ਉਹਦੇ ਮੁਕਾਬਲੇ 'ਤੇ ਹੋਰ ਕੋਈ ਜਾਤ ਵਾਲਾ ਨਹੀਂ। ਜਿਵੇਂ ਬ੍ਰਾਹਮਣ ਦੇ ਦੂਜੀ ਜਾਤ ਵਾਲਾ ਛਤਰੀ ਹੈਗਾ, ਖੱਤਰੀ ਹੈਗਾ ਹੈ, ਛਤਰੀ ਖੱਤਰੀ ਦੇ ਮੁਕਾਬਲੇ ਤੋਂ ਅੱਗੇ ਹੈਗਾ ਬੈਸ, ਉਹ ਬਜਾਤੀ ਵਾਲਾ ਦੂਜੀ ਜਾਤ ਵਾਲਾ ਹੈ, ਉਹਨੂੰ ਅੱਗੇ ਸੂਦਰ ਜਾਤ ਵਾਲਾ ਹੈ। ਵੀ ਉਹਦੇ ਵਿੱਚ ਬਜਾਤੀ ਭੇਦ ਨਹੀਂ ਹੈ। ਤੀਜਾ ਹੁੰਦਾ ਸਵੈਗਤ ਭੇਦ, ਆਪਣੇ ਆਪ ਵਿੱਚ ਭੇਦ ਹੋਣਾ, ਭਿੰਨਤਾ ਹੋਣੀ, ਵੱਖਰਾਪੁਣਾ ਹੋਣਾ। ਜਿਵੇਂ ਆ ਸਾਡੇ ਸਰੀਰ ਵਿੱਚ ਵੱਖਰਾਪੁਣਾ ਹੈ ਨਾ, ਭੇਦ ਹੈਗਾ। ਜਿਹੜੀਆਂ ਕੋਈ ਬਾਹਾਂ ਅਰਕਾਂ ਦੀਆਂ ਕੂਹਣੀਆਂ ਹੋਰ ਤਰ੍ਹਾਂ ਦੀਆਂ, ਹੱਥ ਜਿਹੜਾ ਪੰਜਾ ਜਿਹਾ ਹੋਰ ਤਰ੍ਹਾਂ ਹੈ, ਅੰਗੂਠਾ ਹੋਰ ਤਰ੍ਹਾਂ ਦਾ, ਜਿਹੜੀਆਂ ਉਂਗਲਾਂ ਹੈ ਆਪੋ ਵਿੱਚ ਹੀ ਉਹਨਾਂ ਦਾ ਭੇਦ ਹੈ, ਫਰਕ ਹੈ। ਅੱਛੀ ਚੀਜ਼ ਛੋਟੀ ਜੀ ਹੈ, ਉਦੋਂ ਥੋੜ੍ਹੀ ਜਿਹੀ ਦੂਜੀ ਨਾਲ ਵੱਡੀ, ਉਦੋਂ ਵੱਡੀ ਹੈ, ਤੀਜੀ ਜਿਹੜੀ ਹੈ ਉਹਦੇ ਨਾਲ ਹੋਰ ਵੱਡੀ ਹੈ, ਫਿਰ ਹੋਰ ਤੀਜੀ ਤਾਂ ਚੌਥੀ ਜਿਹੜੀ ਉਂਗਲ ਜੀ ਹੈ ਉਹ ਮੀਡੀਅਮ ਸਾਈਜ਼ ਦੀ ਹੈ, ਵਿਚਾਲੇ ਜੇ ਢੰਗ ਦੀ ਹੈ, ਅਤੇ ਜਿਹੜਾ ਜੇ ਅੰਗੂਠਾ ਉਹ ਚੌਹਾਂ ਉਂਗਲਾਂ ਤੋਂ ਵੱਖਰੇ ਭੇਜ ਦਈ ਹੈ, ਫਰਕ ਦਾ। ਇਸ ਤਰ੍ਹਾਂ ਫਿਰ ਨੱਕ ਜਾਂ ਹੋਰ ਤਰ੍ਹਾਂ ਦਾ, ਕੰਨ ਹੋਰ ਤਰ੍ਹਾਂ ਦੇ, ਅੱਖਾਂ ਹੋਰ ਤਰ੍ਹਾਂ ਦੀਆਂ, ਬੁੱਲ ਹੋਰ ਤਰ੍ਹਾਂ ਦਾ, ਜਵਾਨ ਹੋਰ ਤਰ੍ਹਾਂ ਦੀ, ਦੰਦ ਹੋਰ ਤਰ੍ਹਾਂ ਦੇ, ਢਿੱਡ ਹੋਰ ਤਰ੍ਹਾਂ ਦਾ, ਸਰੀਰ ਵਿੱਚ ਭੇਦ ਹੈ, ਵੱਖਰਾ ਹੈ। ਇਹ ਸਾਰਾ ਕੁਝ ਬਣਿਆ ਬਣਾ ਇੱਕੋ ਜਿਹਾ ਹੀ ਹੈ, ਪਰਮੇਸ਼ਰ ਵਿੱਚ ਨਹੀਂ ਐਸਾ ਭੇਦ ਵੀ ਉਹਦਾ ਢਿੱਡ ਇਹੋ ਜਿਹਾ, ਉਹਦਾ ਮੂੰਹ ਇਹੋ ਜਿਹਾ ਹੈ। ਇਹ ਵਿਦਵਾਨਾਂ ਦੇ ਅਰਥ ਹੈ ਵੀ ਉਹ ਪਰਮੇਸ਼ਰ ਵਿੱਚ ਸਵੈਗਤ ਭੇਦ ਨਹੀਂ, ਇਹ ਤੋਂ ਰਹਿਤ ਹੈ। ਅਤੇ ਦੂਜਾ ਹੈ ਵੀ ਦੇਸ਼ ਕਾਲ ਵਸਤੂ ਪਰਸ਼ੇਰ ਹੈ, ਅਸੀਂ ਕਿਸੇ ਦੇਸ਼ ਵਿੱਚ ਹੈਗੇ, ਕਿਸੇ ਦੇਸ਼ ਵਿੱਚ ਨਹੀਂ, ਯਾਨੀ ਕਿਸੇ ਥਾਂ ਵਿੱਚ ਅਸੀਂ ਹੈਗੇ ਹਾਂ, ਕਿਸੇ ਥਾਂ ਵਿੱਚ ਨਹੀਂ, ਅਸੀਂ ਸਾਰੇ ਥਾਵਾਂ ਵਿੱਚ ਨਹੀਂ। ਸਾਨੂੰ ਕੋਈ ਕੱਟ ਸਕਦਾ ਵੀ ਜਿਹੜਾ ਇਹ ਆ ਇਨਸਾਨ ਹੈ ਨਾ, ਇਹ ਨਾਮ ਵਾਲਾ, ਇਹ ਇੱਥੇ ਤਾਂ ਹੈਗਾ, ਉੱਥੇ ਨਹੀਂ ਹੈਗਾ। ਪਰਮੇਸ਼ਰ ਜਿਹੜਾ ਉਹ ਦੇਸ਼ ਕਰਕੇ ਪ੍ਰਸ਼ੇਦ ਹੈ, ਦੇਸ਼ ਕਰਕੇ ਉਹ ਕੱਟਿਆ ਨਹੀਂ ਜਾਂਦਾ। ਅਸੀਂ ਇਹ ਨਹੀਂ ਕਹਿ ਸਕਦੇ ਵੀ ਪਰਮੇਸ਼ਰ ਸਾਡੇ ਢੁੱਡੀਆਂ ਜਿਹੀ ਰਹਿੰਦਾ, ਚੂੜ ਚੱਕ ਨਹੀਂ ਹੈਗਾ, ਮਦੋ ਕੀ ਨਹੀਂ ਹੈਗਾ, ਅਜੀਤਵਾਲ ਦੇ ਪਿੰਡ ਵਿੱਚ ਰੱਬ ਨਹੀਂ ਹੈਗਾ, ਉਹ ਸਾਰੇ ਥਾਵਾਂ ਕਨੇਡਾ ਅਮੈਰੀਕਾ ਜਿੱਥੇ ਮਰਜ਼ੀ ਜਾਓ ਪਰਮੇਸ਼ਰ ਉੱਥੇ ਹੈਗਾ। ਸਾਡੇ ਨਾਲ ਨਹੀਂ ਇਹ ਲੱਗ ਸਕਦਾ ਵੀ ਅਸੀਂ ਕਹੀਏ ਵੀ ਅਸੀਂ ਵੀ ਸਾਰੇ ਥਾਵਾਂ ਵਿੱਚ ਹੈ, ਉਹ ਕਹਿਣਗੇ ਭੜੂਆ ਕਿਉਂ ਝੂਠ ਮਾਰਦਾ। ਅਸੀਂ ਤਾਂ ਜੇ ਘਰੇ ਹੋਵਾਂਗੇ ਤਾਂ ਘਰੇ ਹੋਵਾਂਗੇ, ਜੇ ਗੁਰਦੁਆਰੇ ਹੋਵਾਂਗੇ ਤਾਂ ਗੁਰਦੁਆਰੇ ਇੱਕ ਥਾਂ ਹੋਵਾਂਗੇ, ਸਾਰੇ ਨਹੀਂ ਅਸੀਂ ਹੋ ਸਕਦੇ। ਇਸ ਕਰਕੇ ਪਰਮੇਸ਼ਰ ਨੂੰ ਕਿਹਾ ਵੀ ਉਹ ਦੇਸ਼ ਪ੍ਰਸ਼ੇਦ ਹੈ, ਉਹਦਾ ਦੇਸ਼ ਕਰਕੇ ਕੱਟਣਾ ਨਹੀਂ ਹੁੰਦਾ ਹੈ ਵੀ ਇਸ ਦੇਸ਼ ਵਿੱਚ ਉਹ ਹੈਗਾ, ਇਸ ਥਾਂ ਵਿੱਚ ਨਹੀਂ ਹੈਗਾ। ਫਿਰ ਦੂਜਾ ਹੈ ਕਾਲ, ਸਮੇਂ ਕਰਕੇ ਕਿਸੇ ਦੀ ਕੱਟ ਵੱਢ ਹੋ ਜਾਂਦੀ ਹੈ ਵੀ ਇਸ ਸਮੇਂ ਵੀ ਫਲਾਨਾ ਸੀ, ਹੁਣ ਇਸ ਸਮੇਂ ਅਗਲੇ ਪਿੱਛੇ ਸਮੇਂ ਸੀ, ਹੁਣ ਹੈ ਨਹੀਂ। ਇਹ ਜਿਹੜਾ ਲਫਜ਼ ਹੈ ਸਾਡੇ 'ਤੇ ਤਾਂ ਟਪ ਜਾਂਦਾ ਵੀ ਇਹ ਜਿਹੜਾ ਫਲਾਨਾ ਸੀ ਵੀ ਉਹ ਹੁਣ ਹੈਗਾ ਕਿ ਨਹੀਂ ਹੈਗਾ ਹੈ। ਜੇ ਤਾਂ ਹੋਇਆ ਫਿਰ ਤਾਂ ਕਹਿਣਗੇ ਹੈਗਾ ਵੀ ਉਹ ਫਲਾਨੇ ਥਾਂ ਰਹਿੰਦਾ ਹੈ, ਜੇ ਨਹੀਂ ਹੋਇਆ ਤਾਂ ਫਿਰ ਕਹਿ ਦਿੱਤਾ ਵੀ ਉਹ ਪਹਿਲਾਂ ਹੈ ਸੀ, ਹੁਣ ਤਾਂ ਉਹ ਇੰਨਾ ਸਮਾਂ ਹੋ ਗਿਆ ਮਰੇ ਨੂੰ, ਉਹ ਨਹੀਂ ਹੁਣ ਇਸ ਸਮੇਂ ਹੈਗਾ। ਇਹ ਸਮੇਂ ਕਰਕੇ ਵਾਹਿਗੁਰੂ ਪ੍ਰਸ਼ੇਦ ਹੈ, ਉਹਨੂੰ ਨਹੀਂ ਕੋਈ ਸਮੇਂ ਕਰਕੇ ਕੱਟ ਸਕਦਾ ਵੀ ਰੱਬ ਪਿਛਲੇ ਸਮੇਂ ਤਾਂ ਹੈਗਾ ਸੀ ਹੁਣ ਨਹੀਂ ਹੈਗਾ। ਆਪੇ ਕੁਝ ਜਿਹੜਾ ਲਾਣਾ ਤਾਂ ਕਹੀ ਜਾਂਦਾ ਉਲੂਆਂ ਨੂੰ ਵੀ ਰੱਬ ਰੁੱਬ ਕੋਈ ਨਹੀਂ, ਧਰਮ ਰਾਜ ਹੈ ਨਹੀਂ, ਪਰ ਐਸਾ ਨਹੀਂ ਉਹ ਪਰਮੇਸ਼ਰ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਸਮਿਆਂ ਵਿੱਚ ਕਾਇਮ ਹੈ। ਉਹ ਤਾਂ ਆਰ ਸੱਚ ਜੁਗ ਹਰ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ ਹੈ, ਉਹ ਸਾਰੇ ਸਮਿਆਂ ਵਿੱਚ ਹੈ ਵਾਹਿਗੁਰੂ। ਇਸ ਕਰਕੇ ਉਹਨੂੰ ਕਾਲ ਪ੍ਰਸ਼ੇਦ ਨਹੀਂ ਕੀਆ, ਕਾਲ ਨਹੀਂ ਕੱਟ ਸਕਦਾ ਹੈ, ਸਮੇਂ ਕਰਕੇ ਨਹੀਂ ਉਹ ਕੱਟਿਆ ਜਾਂਦਾ ਹੈ। ਤੇ ਇਸੇ ਤਰ੍ਹਾਂ ਤੀਜਾ ਹੁੰਦਾ ਵਸਤੂ ਪ੍ਰਸ਼ੇਦ, ਵੀ ਕੋਈ ਚੀਜ਼ ਕੋਈ ਕਿਤੇ ਹੁੰਦੀ ਹੈ ਕਿਤੇ ਨਹੀਂ ਹੁੰਦੀ, ਸਾਰੇ ਥਾਵਾਂ ਵਿੱਚ ਸਾਰੀਆਂ ਚੀਜ਼ਾਂ ਤੀ ਨਹੀਂ ਹੁੰਦੀਆਂ ਹੈਗੀਆਂ। ਖੇਤੀਬਾੜੀ ਦਾ ਲੈ ਲਓ, ਬਨਸਪਤੀ ਲੈ ਲਓ, ਕੇਸਰ ਵਗੈਰਾ ਲੈ ਲਓ, ਵੀ ਇਹ ਨਹੀਂ ਹੁੰਦਾ ਸਾਰੇ ਕੇਸਰ, ਉਹ ਕੁਝ ਥਾਵਾਂ ਵਿੱਚ ਹੀ ਹੁੰਦਾ। ਇੱਥੇ ਤੁਸੀਂ ਕੇਸਰ ਬੀਜ ਕੇ ਬੀਜ ਲਓ, ਨਹੀਂ ਹੋਊਗਾ। ਇੱਥੇ ਵਸਤੂ ਦਾ ਪ੍ਰਸ਼ੇਦ ਹੈ, ਪਰਮੇਸ਼ਰ ਨੂੰ ਨਹੀਂ ਅਸੀਂ ਕਹਿ ਸਕਦੇ ਵੀ ਉਹ ਜਿਹੜੀ ਵਾਹਿਗੁਰੂ ਰੂਪ ਵਸਤੂ ਹੈ ਵੀ ਫਲਾਨੇ ਥਾਂ ਉਹ ਹੈਗੀ ਹੈ। ਇੱਥੇ ਸਾਡੇ ਦੇਸ਼ ਵਿੱਚ ਸਾਡੇ ਪਿੰਡ ਵਿੱਚ ਵਾਹਿਗੁਰੂ ਨੂੰ ਵਸਤੂ ਹੈ ਨਹੀਂ, ਵਾਹਿਗੁਰੂ ਨਹੀਂ ਸਾਡੇ ਪਿੰਡ ਹੈਗਾ। ਇਸ ਤਰ੍ਹਾਂ ਵੀ ਜਿਹੜਾ ਇਹ ਦੇਸ਼ ਕਾਲ ਵਸਤੂ ਪ੍ਰਸਿੱਧ ਹੋਵੇ ਅਤੇ ਜਾਤੀ ਵਿਜਾਤੀ ਸਵੈ ਭੇਦ ਸੇ ਰਹਿਤ ਹੋਵੇ, ਉਸਕੋ ਕਹੀਏ ਹੈ ਇੱਕ। ਐਸਾ ਜਿਹੜਾ ਇੱਕ ਹੈ ਨਾ, ਫਿਰ ਉਹ ਓਂਕਾਰ ਹੈ ਵੀ ਆਕਾਰ ਵਾਲਾ ਵੀ ਹੈ ਅਤੇ ਮੰਗਲ ਸਰੂਪ ਵੀ ਹੈ, ਅਤੇ ਫਿਰ ਉਹ ਸਾਰਿਆਂ ਦਾ ਅੰਗੀਕਾਰ ਕਰਨ ਵਾਲਾ ਵੀ ਹੈ, ਪੱਖ ਕਰਨ ਵਾਲਾ ਵੀ ਹੈ। ਯਾਨੀ ਐਸਾ ਮਹਾਨ ਇੱਕੋ ਇੱਕ ਹੁੰਦਾ ਹੋਇਆ ਸਾਰਿਆਂ ਦੀ ਰੱਖਿਆ ਕਰਨ ਵਿੱਚ ਸਮਰੱਥ ਹੈ, ਸਾਰਿਆਂ ਦਾ ਉਹ ਪੱਖ ਕਰਨ ਵਾਲਾ, ਸਹਾਇਤਾ ਮਦਦ ਕਰਨ ਵਾਲਾ ਹੈ ਤੇ ਮੰਗਲ ਸਰੂਪ ਵੀ ਹੈ। ਜਿਹੜਾ ਉਹਨੂੰ ਚੇਤੇ ਪਰ ਕਰੇ ਉਹਨੂੰ ਮੰਗਲ ਖੁਸ਼ੀਆਂ ਬਖਸ਼ਦਾ ਉਹ ਪਰਮੇਸ਼ਰ, ਉਹਦੇ ਵਿਘਨ ਕਲੇਸ਼ ਵੀ ਨਾਸ ਕਰਦਾ ਹੈ ਵਾਹਿਗੁਰੂ। ਇਸ ਕਰਕੇ ਉਹ ਮੰਗਲ ਸਰੂਪ ਹੈ, ਖੁਸ਼ੀਆਂ ਖੇੜਿਆਂ ਦੀ ਬਖਸ਼ਿਸ਼ ਕਰਨਾ, ਖੁਸ਼ੀਆਂ ਖੇੜਿਆਂ ਦਾ ਘਰ ਹੈ ਉਹ। ਫਿਰ ਸੱਤ ਹੈ, ਤ੍ਰੈਕਾਲ ਆਵਾਦ ਰੂਪ ਹੈ, ਤਿੰਨਾਂ ਸਮਿਆਂ ਵਿੱਚ ਉਹਦਾ ਨਾਸ ਨਹੀਂ ਹੁੰਦਾ ਹੈ, ਅਤੇ ਗੁਰ ਚੇਤਨ ਸਰੂਪ ਹੈ, ਗੋ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਗਿਆਨ ਦਾ ਪ੍ਰਕਾਸ਼ਕ ਹੈ ਉਹ, ਅਤੇ ਪ੍ਰਸਾਦ ਆਨੰਦ ਸਰੂਪ ਹੈ। ਇਹ ਜਾਣੀ ਥੋੜ੍ਹਾ ਜਿਹਾ ਡੂੰਘਾਈ ਵਿੱਚ ਜਾ ਕੇ ਵਿਦਵਾਨ ਅਰਥ ਕਰ ਲੈਂਦੇ ਨੇ, ਉਹ ਜਿਵੇਂ ਥੋੜ੍ਹੇ ਬਹੁਤੀ ਵਿੱਦਿਆ ਪੜ੍ਹਦਿਆਂ ਸਮਝ ਆਈ ਹੈ। ਦਾਸ ਨੇ ਆਪੋ ਵਿੱਚ ਹੀ ਰਲ ਮਿਲ ਕੇ ਜਿਹੜਾ ਵਿਦਵਾਨਾਂ ਦਾ ਅਰਥ ਸਾਂਝਾ ਕਰ ਲਿਆ ਹੈ। ਇਸੇ ਤਰ੍ਹਾਂ ਅੱਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ, ਅਤੇ ਪਹਿਲਾ ਸਿੱਧਾ ਅਰਥ ਵੀ ਹੁਣ ਜੋ ਸੁਭਾਏਮਾਨ ਸੋਭਾ ਵਾਲਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਪ੍ਰਤਾਪ ਵਾਲਾ ਗ੍ਰੰਥ ਲਿਖਦੇ ਹਾਂ। ਇਸ ਤੋਂ ਇਹਦਾ ਥੋੜ੍ਹਾ ਜਿਹਾ ਵਿਦਵਾਨ ਡੂੰਘਾਈ ਵਿੱਚ ਜਾ ਕੇ ਅਰਥ ਕਰ ਲੈਂਦੇ। ਇਸ ਤੋਂ ਉਪਰੰਤ ਸ੍ਰੀ ਜੋ ਸੋਭਾ ਵਾਲੇ ਗੋ ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਅਨਕ ਰਹਿਤ ਪਰਮਾਤਮ ਸੋਈ ਨਾਨਕ ਨਾਮ ਕਹਾਵੈ ਸੋਈ, ਜਿਸ ਵਿੱਚ ਅਨੇਕਤਾ ਨਾ ਹੋਵੇ। ਉਹ ਪਰਮੇਸ਼ਰ ਵਿੱਚ ਵੀ ਅਨੇਕਤਾ ਨਹੀਂ ਹੈ ਅਤੇ ਜਾਂ ਗੁਰੂ ਨਾਨਕ ਵਿੱਚ ਅਨੇਕਤਾ ਨਹੀਂ ਹੈ। ਗੁਰੂ ਨਾਨਕ ਵਰਗੇ ਹੋਰ ਅਨੇਕਾਂ ਗੁਰੂ ਨਾਨਕ ਨਹੀਂ ਹੈ, ਬਾਕੀ ਅਵਤਾਰਾਂ ਵਰਗੇ ਹੋਰ ਅਵਤਾਰ ਹੈਗੇ ਹੈ। ਜਿਹੜੇ ਗੁਰੂ ਨਾਨਕ ਸਾਹਿਬ ਹੈ ਉਹ ਇੱਕੋ ਹੀ ਹੈ, ਭਾਵੇਂ ਉਹਨਾਂ ਨੇ 10 ਜਾਮਿਆਂ ਵਿੱਚ ਆਪਣੀ ਜੋਤ ਜਗਾਈ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਵੀ ਉਹ ਜਿਹੜਾ ਵਾਹਿਗੁਰੂ ਹੈ ਜੋਤ ਸਰੂਪ, ਉਸੇ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ ਹੈ। ਜੋਤ ਉਹ ਹੈ ਜੁਗਤ ਸਾਹਿਬ ਸਹਿ ਕਾਇਆ ਫੇਰ ਪਲਟੀ ਹੈ, ਵੀ ਜਿਹੜੀ ਗੁਰੂ ਨਾਨਕ ਦੀ ਜੋਤ ਸੀ ਉਹੀ ਗੁਰੂ ਅੰਗਦ ਸਾਹਿਬ ਦੇ ਵਿੱਚ ਜੋਤ ਸੀ। ਸਰੀਰ ਦਾ ਨਾਮ ਤਾਂ ਨਹੀਂ ਗੁਰੂ ਸੀਗਾ, ਸਰੀਰ ਤਾਂ ਪਹਿਲਾਂ ਵੀ ਸੀ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਣਾ ਜੀ ਦਾ, ਪਰ ਉਦੋਂ ਉਹਨਾਂ ਨੂੰ ਗੁਰੂ ਨਹੀਂ ਕਿਹਾ ਗਿਆ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਜੋਤ ਹੈ ਨਾ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਰੱਖ ਦਿੱਤੀ, ਉਦੋਂ ਉਹ ਜਗਤ ਗੁਰੂ ਕਹਾਏ। ਸਾਡਾ ਲਾਣਾ ਐਵੇਂ ਗੁਰੂ ਬਣਿਆ ਫਿਰਦਾ, ਨਾ ਕਿਸੇ ਨੇ ਜੋਤ ਰੱਖੀ ਨਾ ਰਖਾਈ ਹੈ, ਇਹਦਾ ਮੂਰਖ ਪਣਾ ਵੀ ਪੁੱਛੇ ਤੁਹਾਡੇ ਅੰਦਰ ਕਿਹਨੇ ਜੋਤ ਰੱਖੀ ਹੈ। ਵੀ ਉਹ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਜੋਤ ਰੱਖੀ, ਪਰਖ ਕੀਤੀ, ਕਿੰਨੀ ਉਹ ਪਰਖ ਕੀਤੀ ਉਹ ਤੁਸੀਂ ਇਤਿਹਾਸ ਪੜ੍ਹ ਕੇ ਅੰਦਾਜ਼ਾ ਲਾ ਸਕਦੇ ਹਾਂ। ਅਤੇ ਪੁੱਤਰਾਂ ਦੀ ਪਰਖ ਕੀਤੀ ਵੀ ਇਹਨਾਂ ਅੰਦਰ ਜੋਤ ਰੱਖਦੀ ਹੈ, ਉਹ ਪੂਰੇ ਨਹੀਂ ਉਤਰ ਸਕੇ। ਉਹ ਤਾਂ ਦਿਲ ਖੋਟਾ ਆਕੀ ਫਿਰਨ ਬੰਨ ਪਾਰ ਉਹ ਚੈਨ ਛੱਟੀਏ ਲਿਖੇ ਸੱਤਾ ਦੇ। ਦਿਲ ਦੇ ਕਹਿੰਦੇ ਖੋਟੇ ਆਕੀ ਹੋਏ ਫਿਰਦੇ ਸੀ, ਅਤੇ ਹਮੈ ਹੰਕਾਰ ਦੀ ਜਿਹੜੀ ਛੱਟ ਹੈ ਨਾ ਕਹਿੰਦੇ ਬੰਨ ਕੇ ਚੱਕੀ ਫਿਰਦੇ ਸੀ, ਵੀ ਸਾਡੇ ਵਰਗਾ ਕਿਹੜਾ ਜਪੀ ਤਪੀ, ਕਿਹੜਾ ਸੀ ਗੁਰੂ ਨਾਨਕ ਦੇ ਪੁੱਤਰ। ਇਉਂ ਇੱਧਰ ਦੂਜਾ ਗੁਰੂ ਅੰਗਦ ਸਾਹਿਬ ਦੀ ਪਰਖ ਵਿੱਚ ਤੁਸੀਂ ਦੇਖ ਲਓ, ਜਦੋਂ ਕਹਿੰਦੇ ਵਿਖਾ ਵੀ ਮੁਰਦਾ, ਅਤੇ ਪਹਿਲਾਂ ਜਿਹੜੇ ਆ ਲਾਣਾ ਕੋਈ ਪੈਸਾ ਨਹੀਂ ਪੰਡਾ ਬੰਨ ਕੇ ਭੱਜਦਾ, ਕੋਈ ਜਿਹੜਾ ਟੰਬੇ ਵਿਖਾਉਸਰੇ ਭੱਜਦੇ ਉਦੋਂ ਹੀ ਭੱਜ ਆਉਂਦਾ, ਇਹ ਕੋਈ ਚਾਂਦੀ ਦੇ ਰੁਪਈਏ ਚੁੱਕ ਕੇ ਪੰਡ ਬੰਨ ਕੇ ਲੁਕਿਆ, ਕੋਈ ਸੋਨੇ ਦੀਆਂ ਮੋਹਰਾਂ ਲੈ ਆਉਂਦਾ ਹੈ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਹੋਰ ਪਰਖ ਕਰਦੇ ਆ, ਕਸਵੱਟੀ 'ਤੇ ਲਾਉਂਦੇ ਆ ਵੀ ਉਹ ਬਾਹਰ ਜਾ ਕੇ ਜੰਗਲ ਵਿੱਚ ਮੁਰਦਾ ਜਿਹਾ ਪਿਆ ਦਿਖਾਉਂਦੇ ਆ, ਲੱਕੜਾਂ ਕੋਲ ਚਿਖਾ 'ਤੇ ਪਈਆਂ ਉਹ ਦਿਖਾਉਂਦੇ ਆ, ਫਿਰ ਉਹ ਭਾਈ ਸਧਾਰਨ ਜੀ ਨੂੰ, ਭਾਈ ਭਗੀਰਥ ਜੀ ਨੂੰ, ਬਾਬਾ ਬੁੱਢਾ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਕੋਲ ਬੁਲਾਉਂਦੇ ਆ, ਕਹਿੰਦੇ ਵੀ ਤੁਹਾਨੂੰ ਤੁਸੀਂ ਅਖੀਰ 'ਤੇ ਸਾਡੇ ਤੱਕ ਪਹੁੰਚੇ ਹੋ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਾਰੋ ਛੱਡੋ, ਅਸੀਂ ਤਾਂ ਨਹੀਂ ਤੁਹਾਡਾ ਖੇੜਾ ਛੱਡਦੇ, ਕੁਛ ਕਰੋ। ਮਹਾਰਾਜ ਕਹਿੰਦੇ ਤੁਸੀਂ ਕੌਣ? ਕਹਿੰਦੇ ਅਸੀਂ ਮਹਾਰਾਜ ਤੁਹਾਡੇ ਸਿੱਖ। ਮਹਾਰਾਜ ਕਹਿੰਦੇ ਵੀ ਜਿਹੜਾ ਸਿੱਖ ਹੁੰਦਾ ਉਹ ਬਚਨ ਮੰਨਦਾ ਹੁੰਦਾ, ਬਚਨ ਮੰਨੋਗੇ? ਕਹਿੰਦੇ ਹਾਂ ਜੀ ਮੰਨਾਂਗੇ, ਸਿੱਖ ਹਾਂ। ਮਹਾਰਾਜ ਕਹਿੰਦੇ ਆ ਪਿਆ ਸਾਹਮਣੇ ਮੁਰਦਾ ਫਿਰ ਖਾਓ। ਉੱਥੇ ਜਾ ਕੇ ਬਾਬਾ ਬੁੱਢਾ ਸਾਹਿਬ ਵੀ ਖਿਸਕੇ, ਭਾਈ ਸਧਾਰਨ ਜੀ ਵੀ, ਭਾਈ ਭਗੀਰਥ ਜੀ, ਇੱਕੋ ਇੱਕ ਰਹਿ ਗਏ ਗੁਰੂ ਅੰਗਦ ਸਾਹਿਬ ਜੀ, ਅਤੇ ਖੜੋਤੇ ਨੇ। ਕਹਿੰਦੇ ਪੁਰਸ਼ਾ ਤੂੰ ਸ਼ੱਕਦਾ ਨਹੀਂ ਮੁਰਦਾ? ਕਹਿੰਦੇ ਮਹਾਰਾਜ ਹੁਕਮ ਚਾਹੁੰਦਾ ਸੀ ਵੀ ਕਿਹੜੇ ਪਾਸੋਂ ਲੱਗਾਂ। ਕਹਿੰਦੇ ਜਿੱਧਰ ਖੜੋਤਾ ਉੱਧਰ ਹੀ ਲੱਗ ਜਾ ਪਰਦਾ ਚੁੱਕ ਕੇ। ਜਦੋਂ ਪਰਦਾ ਚੁੱਕਿਆ ਉਹ ਤਾਂ ਇੱਕ ਪਰਖ ਦੀ ਚੋਰ ਸੀ, ਉਹ ਕਿਤੇ ਨਾ ਉੱਥੇ ਲੱਗਣਾ ਨਾ ਕੋਈ ਉੱਥੇ ਕੜਾਹ ਪ੍ਰਸ਼ਾਦ, ਸਭ ਕੁਛ ਖਤਮ, ਦਿਖਾ ਕੇ ਸਭ ਕੁਛ ਸਮਾਪਤ। ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਵੇਖ ਕੇ ਨਾ ਪਰਖ ਵਿੱਚ ਪੂਰਾ ਉਤਰਿਆ, ਫਿਰ ਆਪਣੇ ਗੁਰੂ ਅੰਗਦ ਸਾਹਿਬ ਜੀ ਨੂੰ ਜੱਫੀ ਵਿੱਚ ਲੈ ਲਿਆ ਸੀ ਅਤੇ ਫਿਰ ਆਪਣੀ ਜਿਹੜੀ ਉਹ ਜ਼ੋਰ ਸੀ ਨਾ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਟਿਕਾਈ ਸੀ, ਫਿਰ ਉਹ ਗੁਰੂ ਬਣੇ। ਇਸ ਤਰ੍ਹਾਂ ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਸੁਹਾਵੈ ਕਹਾਵੈ ਸੋਈ, ਜਿਸ ਵਿੱਚ ਅਨੇਕਤਾ ਨਹੀਂ ਹੈ, ਪਰਮੇਸ਼ਰ ਵਿੱਚ ਅਨੇਕ ਪੁਣਾ ਵਿੱਚ ਨਹੀਂ ਹੈ, ਗੁਰੂ ਨਾਨਕ ਵਿੱਚ ਵੀ ਅਨੇਕ ਪੁਣਾ ਨਹੀਂ, ਉਹਨਾਂ ਵਰਗੇ ਹੋਰ ਨਹੀਂ ਹੈ। ਆਪਣੀ ਸ਼ਕਤੀ ਨਾਲ ਗੁਰੂ ਨਾਨਕ ਸਾਹਿਬ ਅਨੇਕਾਂ ਰੂਪ ਧਾਰਨ ਕਰ ਲੈਂਦੇ ਹੈ, ਪਰ ਇਹ ਨਹੀਂ ਵੀ ਉਹਨਾਂ ਵਰਗਾ ਕੋਈ ਹੋਰ ਬਣ ਜਾਏ। ਜਦੋਂ 84 ਜਿਹੜੇ ਸਿੱਧ ਸੀ ਉਹ ਕਹਿਣ ਲੱਗੇ ਸੀ ਮਹਾਰਾਜ ਨੂੰ, ਹੁਣ ਆਪਣੀ ਤਾਕਤ ਦੀ ਪ੍ਰੀਖਿਆ ਕਰਨੀ ਹੈ, ਬਾਕੀ ਤਾਂ ਪਰਖ ਹੋ ਗਈ ਵੀ ਵਿੱਦਿਆ ਵਿੱਚ ਵੀ ਤੁਸੀਂ ਮਹਾਨ ਹੋ, ਜਿਹੜਾ ਅਸੀਂ ਪ੍ਰਸ਼ਨ ਕਰਦੇ ਨੇ ਤਾਂ ਤਸੱਲੀ ਬਖਸ਼ ਤੁਸੀਂ ਉੱਤਰ ਦਿੱਤੇ ਰਹੇ ਹੋ, ਅਤੇ ਤੁਹਾਡੀ ਜਿਹੜੀ ਕੋਈ ਵਿੱਦਿਆ ਹੈ ਬੁੱਧੀ ਹੈ ਉਹ ਮਹਾਨ ਹੈ, ਤੁਸੀਂ ਬਹੁਤ ਸਿਆਣੇ। ਹੁਣ ਰਹਿ ਗਈ ਕਹਿੰਦੇ ਤਾਕਤ ਦੀ ਪਰਖ, ਸ਼ਕਤੀ ਦੀ ਪਰਖ ਕਰਨੀ ਹੈ, ਉਹ ਕਿਵੇਂ ਵੀ ਅਸੀਂ ਲੁਕਾਂਗੇ ਜਾਂ ਤੁਸੀਂ ਲੁਕੋ, ਗੁਪਤ ਹੋਵੋ ਜਿੱਥੇ ਮਰਜ਼ੀ ਜਾ ਕੇ ਗੁਪਤ ਹੋ ਜਾਓ, ਅਸੀਂ ਲੱਭਾਂਗੇ ਤੁਹਾਨੂੰ, ਫਿਰ ਅਸੀਂ ਗੁਪਤ ਹੋਵਾਂਗੇ ਤੁਸੀਂ ਲੱਭਣਾ ਸਾਨੂੰ, ਜੇ ਤਾਂ ਅਸੀਂ ਤੁਹਾਨੂੰ ਲੱਭ ਲਿਆ ਤੁਸੀਂ ਸਾਨੂੰ ਲੱਭ ਲਿਆ ਫਿਰ ਤਾਂ ਆਪਾਂ ਦੋਹੇ ਸ਼ਕਤੀ ਵਿੱਚ ਇੱਕੋ ਜਿਹੇ। ਜਿਹੜਾ ਵੀ ਕਿਸੇ ਨੂੰ ਨਹੀਂ ਲੱਭ ਸਕੇਗਾ ਉਹ ਛੋਟਾ ਹੋਏਗਾ, ਜਿਹੜਾ ਲੱਭ ਲਏਗਾ ਉਹ ਵੱਡਾ ਹੋਵੇਗਾ। ਮਹਾਰਾਜ ਕਹਿੰਦੇ ਵੀ ਸਾਡੇ ਕੋਲ ਤਾਂ ਹੈ ਨਹੀਂ। ਕਹਿਣ ਲੱਗੇ ਨਹੀਂ ਜੀ, ਤਾਕਤ ਤਾਂ ਤੁਹਾਡੇ ਕੋਲ ਬਹੁਤ ਹੈ, ਕਹਿਣ ਕਹਿਣ ਹੈ। ਉਸ ਵੇਲੇ ਆਪੋ ਆਪਣੀ ਤਾਕਤ ਨਾਲ ਉਹ ਕੋਈ ਕੋਈ ਰੂਪ ਧਾਰਨ ਕਰਕੇ ਕੋਈ ਕਿਤੇ ਜਾ ਲੁਕਿਆ, ਕੋਈ ਪਹਾੜਾਂ ਵਿੱਚ, ਕੋਈ ਸਮੁੰਦਰਾਂ ਦੇ ਹੇਠਾਂ, ਕੋਈ ਜੰਗਲਾਂ ਵਿੱਚ, ਕੋਈ ਧਰਤੀ ਵਿੱਚ, ਕਈਆਂ ਨੇ ਆਪਣੇ ਆਕਾਰ ਹੀ ਬਦਲ ਲਏ, ਜਾਣੀ ਸਰੀਰ ਜਿਹੋ ਜਿਹਾ ਸੀ ਜਾਂ ਮਨੁੱਖਾ ਉਹ ਨਹੀਂ ਰੱਖਿਆ, ਹੋਰ ਸਰੀਰ ਬਣ ਗਏ, ਅਤੇ ਜਿਹੜਾ ਪੰਗਰਨਾਰ ਸੀ ਉਹ ਉੱਪਰ ਆਕਾਸ਼ ਵੱਲੀ ਉੱਡ ਗਿਆ ਸੀ। ਸੱਤਵੇਂ ਅਸਮਾਨ ਕਹਿੰਦੇ ਚਲੇ ਗਏ, ਅਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦਾ ਮਾਣ ਹੰਕਾਰ ਜਾ ਤੋੜਨ ਵਾਸਤੇ ਅਨਕ ਰੂਪ ਖਿਨ ਮਾਹੇ ਕੁਦਰਤ ਦਾ, ਜਿੰਨੇ ਸਿੱਧ ਨਾਲ ਸੀ ਓਨੇ ਹੀ ਸਰੂਪ ਆਪ ਜੀ ਨੇ ਪ੍ਰਗਟ ਕਰ ਲਏ ਸੀ। ਕੰਨਾ ਫੜ ਕੇ ਕਿਸੇ ਨੂੰ ਗਿੱਚੀ ਤੋਂ ਫੜਿਆ ਅਤੇ ਇੱਕ ਥਾਂ ਇਕੱਠੇ ਕਰਤੇ, ਕਿਸੇ ਨੂੰ ਗਿੱਚੀ ਤੋਂ ਫੜ ਲਏ ਜਾਂ ਕੰਨ ਤੋਂ ਫੜ ਲਏ, ਫਿਰ ਉਹ ਆਪਣੀ ਨਿਰਾਦਰੀ ਬਹੁਤ ਸਮਝਦਾ, ਅਤੇ ਸਾਰੇ ਨੀਵੀਆਂ ਜੀ ਪਾ ਗਏ ਸੀ। ਫਿਰ ਕਹਿੰਦੇ ਜੀ ਹੁਣ ਠੀਕ ਹੈ, ਤੁਸੀਂ ਮਹਾਨ ਤਾਕਤ ਵਾਲੇ ਸਾਨੂੰ ਸਾਰਿਆਂ ਨੂੰ ਲੱਭ ਕੇ ਇੱਕ ਜਗ੍ਹਾ ਇਕੱਠ ਕਰ ਲਿਆ ਆਪਣੀ ਤਾਕਤ ਨਾਲ, ਲਾ ਹੁਣ ਤੁਸੀਂ ਕਹਿੰਦੇ ਆਪਣੀ ਤਾਕਤ ਨਾਲ ਆਪਣੀ ਸ਼ਕਤੀ ਲਾ ਕੇ ਜਿੱਥੇ ਮਰਜ਼ੀ ਲੁਕੋ ਅਸੀਂ ਤੁਹਾਨੂੰ ਲੱਭਾਂਗੇ। ਗੁਰੂ ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਜੇ ਤੁਸੀਂ ਅਸੀਂ ਨਾ ਲੱਭੇ ਨਾ, ਆ ਭਾਈ ਬਾਲਾ ਜੀ ਬੈਠੇ ਆ, ਇਹਨਾਂ ਨੂੰ ਇੱਕ ਟਕਾ ਰਖਾ ਕੇ ਅਤੇ ਅਰਦਾਸ ਕਰਨੀ, ਜਦੋਂ ਅਰਦਾਸ ਕਰੋਗੇ ਮੱਥਾ ਟੇਕੋਗੇ ਉਸੇ ਵੇਲੇ ਅਸੀਂ ਲੱਭ ਪਾਂਗੇ, ਪ੍ਰਗਟ ਹੋ ਜਾਵਾਂਗੇ, ਇਉਂ ਕਰ ਲੈਣਾ। ਬਸ ਫਿਰ ਇਉਂ ਕਹਿ ਕੇ ਮਹਾਰਾਜ ਨੇ ਜਿਹੜੇ ਤੱਤ ਸੀ ਉਹ ਤੱਤਾਂ ਵਿੱਚ ਮਿਲਾ ਦਿੱਤੇ, ਪਾਣੀ ਵਿੱਚ ਪਾਣੀ, ਧਰਤੀ ਵਿੱਚ ਧਰਤੀ ਤੱਕ, ਹਵਾ ਵਿੱਚ ਹਵਾ ਤੱਕ, ਅਗਨੀ ਤੱਤ ਵਿੱਚ ਅਗਨੀ ਤੱਤ, ਆਕਾਸ਼ ਤੱਤ ਵਿੱਚ ਆਕਾਸ਼ ਤੱਤ, ਜੋਤੀ ਸਰੂਪ ਤਾਂ ਆਪ ਹੈ ਹੀ ਸੀ, ਉਹ ਜੋਤ ਵਿੱਚ ਜੋਤ ਰੂਪ ਭੇਦ ਕਰ ਦਿੱਤੀ ਹੈ। ਫਿਰ ਸਾਰੀ ਦੁਨੀਆ ਇਹਨਾਂ ਨੇ ਛਾਣ ਮਾਰੀ। ਲੱਭਣਾ ਲੜਾਉਣਾ ਤਾਂ ਕੀ ਹੈ, ਗੁਰੂ ਨਾਨਕ ਸਾਹਿਬ ਦੀ ਕਿਤਾਬ ਕਨਸੋ ਨਹੀਂ ਲੱਗੀ ਪਈ ਹੈ ਵੀ ਫਲਾਨੇ ਥਾਂ ਵੀ ਮਹਾਰਾਜ ਚਲੇ ਗਏ, ਇੰਨਾ ਵੀ ਨਹੀਂ ਪਤਾ ਲੱਗਿਆ। ਚਖਾ ਮਾਰ ਕੇ ਹੰਭ ਹਾਰ ਕੇ ਭਾਈ ਬਾਲਾ ਜੀ ਕੋਲ ਆ ਗਏ ਸਨ ਵੀ ਲੱਭਣਾ ਲਵਾਉਣਾ ਤਾਂ ਕਿੱਥੇ ਰਿਹਾ ਭਾਈ ਬਾਲਾ, ਸਾਨੂੰ ਤਾਂ ਮਹਾਰਾਜ ਦੀ ਕਨਸੋ ਵੀ ਨਹੀਂ, ਖਬਰ ਵੀ ਨਹੀਂ ਹੈ ਵੀ ਕਿੱਥੇ ਉਹ ਚਲੇ ਗਏ। ਤੂੰ ਬਈ ਅਰਦਾਸ ਕਰ। ਫਿਰ ਉਸ ਵੇਲੇ ਭਾਈ ਬਾਲਾ ਜੀ ਨੇ ਇੱਕ ਟਕਾ ਰੱਖ ਕੇ ਜਦੋਂ ਅਰਦਾਸ ਕਰਕੇ ਸੀਸ ਨਵਾਇਆ ਸਾਰਿਆਂ ਨੇ, ਗੁਰੂ ਨਾਨਕ ਸਾਹਿਬ ਜੀ ਪ੍ਰਗਟ, ਕਹਿਣ ਲੱਗੇ ਕਿੱਥੇ ਚਲੇ ਗਏ ਮਹਾਰਾਜ? ਆਪ ਜੀ ਕਹਿੰਦੇ ਕਿੱਧਰ ਜਾਣਾ ਸੀ, ਇੱਥੇ ਹੀ ਸੀ, ਕੋਲ ਹੀ ਸੀ। ਪਰਮੇਸ਼ਰ ਕਿਤੇ ਆਉਂਦਾ ਜਾਂਦਾ? ਇਵੇਂ ਸਤਿਗੁਰੂ ਹੈ, ਸਤਿਗੁਰੂ ਵਿੱਚ ਵੀ ਆਉਣ ਜਾਣ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ ਸਾਹਮਣੇ ਰਿਹਾ ਸੰਭਾਏ। ਇਸ ਕਰਕੇ ਇਉਂ ਅਨਕਰੈਤ ਪਰਮਾਤਮ ਜੋਈ, ਜਿਹੜਾ ਪਰਮਾਤਮਾ ਜੀ ਦੇ ਵਿੱਚ ਅਨੇਕ ਪੁਣਾ ਨਹੀਂ ਹੈ। ਅਤੇ ਨਾਨਕ ਨਾਮ ਕਹਾਵੈ ਸੋਈ, ਉਹੀ ਜਿਹੜਾ ਨਿਗਤਾ ਰੋਤ ਪਰਮਾਤਮਾ, ਉਹੀ ਨਾਮ ਆਪਣਾ ਕਹਿੰਦੇ ਨਾਨਕ ਕਰਾਉਂਦਾ ਹੈ। ਨਾ ਅਨਕ, ਜਿਹਦੇ ਵਿੱਚ ਅਨੇਕ ਪੁਣਾ ਨਾ ਹੋਵੇ, ਅਨਕ ਪੁਣਾ ਨਾ ਹੋਵੇ, ਉਹ ਪਰਮਾਤਮਾ ਦਾ ਨਾਂ ਨਾਨਕ ਹੈ। ਜਾਂ ਦੂਜਾ ਨਾਨਕ ਦਾ ਅਰਥ ਹੈ ਪਦ ਸ਼ੇਰ ਕਰਕੇ ਆਨ ਅੱਕ, ਨਾਨ ਪੁਰਸ਼ ਦਾ ਹੁੰਦਾ, ਅੱਕ ਨੂੰ ਦੁੱਖ ਦਾ ਹੁੰਦਾ, ਅੰਨ ਨੂੰ ਰਹਿਤ ਦਾ ਹੁੰਦਾ, ਜਿਸ ਪੁਰਸ਼ ਨੂੰ ਕੋਈ ਦੁੱਖ ਨਾ ਹੋਵੇ। ਨਹੀਂ ਤਾਂ ਦੁੱਖੀਆਂ ਪੁੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਨਾਨਕ ਦੁਖੀਆ ਸਭ ਸੰਸਾਰ ਲਿਖਿਆ, ਇਹ ਸਾਰਾ ਸੰਸਾਰ ਦੁਖੀ ਹੈ। ਜੇ ਕੋਈ ਦੁੱਖ ਤੋਂ ਰਹਿਤ ਹੈ ਤਾਂ ਗੁਰੂ ਨਾਨਕ ਸਾਹਿਬ ਹੈ। ਇੱਕ ਗੁਰੂ ਨਾਨਕ ਪੁਰਖ ਨੂੰ ਕੋਈ ਦੁੱਖ ਨਹੀਂ ਹੈ। ਇਸ ਕਰਕੇ ਨਾ ਅਨ ਅੱਕ, ਇਹ ਪਰਸ਼ੇਦ ਕਰਕੇ ਅਰਥ ਹੈ ਵੀ ਜਿਸ ਪੁਰਸ਼ ਨੂੰ ਕੋਈ ਦੁੱਖ ਨਹੀਂ ਹੈ, ਜਿਹੜਾ ਦੁੱਖਾਂ ਤੋਂ ਰਹਿਤ ਹੈ, ਉਹ ਕੌਣ ਹੈ? ਨਾਨਕ, ਗੁਰੂ ਨਾਨਕ ਸਾਹਿਬ। ਗੁਰ ਪੂਜਨੀਕ, ਗੁਰ ਵੱਡਾ, ਦੁੱਖਾਂ ਤੋਂ ਰਹਿਤ ਜਿਹੜਾ ਨਾਨਕ ਉਹ ਹੈ ਨਾ, ਉਹਦਾ ਜਿਵੇਂ ਪ੍ਰਕਾਸ਼ ਹੋਇਆ, ਜਾਣੀ ਨਾਨਕ ਰੂਪ ਦੇ ਜਿਵੇਂ ਉਹਨਾਂ ਦਾ ਪ੍ਰਕਾਸ਼ ਹੋਇਆ, ਪ੍ਰਤਾਪ ਹੋਇਆ, ਉਹ ਪ੍ਰਤਾਪ ਵਾਲਾ ਜਿਹੜਾ ਗ੍ਰੰਥ ਹੈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹੁਣ ਅਸੀਂ ਲਿਖ ਰਹੇ ਹਾਂ। ਇਹ ਜਾਣੀ ਥੋੜ੍ਹਾ ਜਿਹਾ ਵਿਦਵਤਾ ਨਾਲ ਅਰਥ ਹੈ। ਉਸ ਤੋਂ ਅੱਗੇ ਜਿਹੜਾ ਕੋਈ ਕਵੀ ਜੀ ਨੇ ਦੋਹਰੇ ਦੇ ਵਿੱਚ ਦੋ ਮੰਗਲਾਂ ਦੁਆਰਾ ਉਹ ਮਹਿਮਾ ਵਡਿਆਈ ਕੀਤੀ ਹੈ, ਉਹਦਾ ਅਰਥ ਵੀ ਆਪਾਂ ਸਰਲ ਰੂਪ ਦੇ ਸੌਖੇ ਢੰਗ ਵਿੱਚ ਕਰ ਲਿਆ ਸੀ। ਇੱਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵੀ ਜਿਹੜਾ ਇੱਕ ਓਂਕਾਰ ਸਰੂਪ ਹੈ ਉਹੀ ਸਤਿਗੁਰੂ ਹੈ, ਉਹੀ ਗੁਰੂ ਨਾਨਕ ਸਰੂਪ ਹੈ। ਜਿਹੜਾ ਇੱਕ ਓਂਕਾਰ ਸਰੂਪ ਹੈ ਉਹਦੀ ਪ੍ਰਸਾਦ ਕੀ ਹੈ? ਗੁਰੂ ਨਾਨਕ ਦੀ ਕਿਰਪਾ ਦੁਆਰਾ ਸੱਚ ਦੀ ਪ੍ਰਾਪਤੀ ਹੁੰਦੀ ਹੈ। ਸੱਚ ਸਰੂਪ ਕੌਣ? ਅਕਾਲ ਪੁਰਖ ਹੀ ਹੈ। ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਹੀ ਜਿਹੜਾ ਸਤਿਗੁਰੂ ਹੈ ਉਹ ਵਾਹਿਗੁਰੂ ਸਰੂਪ ਹੈ, ਜਿਹੜਾ ਵਾਹਿਗੁਰੂ ਉਹੀ ਗੁਰੂ ਸਰੂਪ ਹੈ। ਉਹਦੀ ਹਮੇਸ਼ਾ ਲੋਕ ਪ੍ਰਲੋਕ ਵਿੱਚ ਵੀ ਇੱਥੇ ਉੱਥੇ ਵੀ ਫਤਿਹ ਜਿੱਤ ਹੈ। ਇਸ ਕਰਕੇ ਜਿਹੜੀ ਫਤਿਹ ਜਿੱਤ ਹੋਵੇ ਵਾਹਿਗੁਰੂ ਅਕਾਲ ਪੁਰਖ ਦੀ, ਉਹਦੀ ਉਹ ਵਿਘਨਾਂ ਦੇ ਵਿਨਾਸ਼ ਕਰਨ ਵਾਲਾ ਹੁੰਦਾ, ਨਾਸ਼ ਕਰਨ ਵਾਲਾ ਹੁੰਦਾ, ਉਹ ਨਾਸ਼ ਕਰਨ ਵਾਲਾ ਹੈ। ਉਂਜ ਕਵੀ ਸੰਤੋਖ ਸਿੰਘ ਜੀ ਨੇ ਇਹ ਦੋਹਰੇ ਵਿੱਚ ਦੋ ਮੰਗਲ ਕੀਤੇ ਨੇ। ਇੱਕ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਨੇ ਪੰਜਾਮਿਆਂ ਵਿੱਚ ਹੋ ਕੇ ਮੰਗਲ ਕੀਤੇ ਨੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੂਸਰਾ ਮੰਗਲ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਵਿੱਚ ਕੀਤਾ ਹੈ, ਉਹ ਵਾਹਿਗੁਰੂ ਜੀ ਕੀ ਫਤਿਹ ਕੀਤਾ, ਕਿਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀਤਾ ਹੈ। ਅਤੇ ਕਵੀ ਸੰਤੋਖ ਸਿੰਘ ਜੀ ਨੇ ਵੀ ਇਹ ਦੋਵੇਂ ਮੰਗਲ ਆਪਣੇ ਗ੍ਰੰਥ ਗੁਰਪ੍ਰਤਾਪ ਸੂਰਜ ਵਿੱਚ ਰੱਖੇ ਨੇ। ਪਹਿਲਾਂ ਤਾਂ ਜਿਹੜੀ ਤੀਸਰੀ ਰਾਸ ਹੈ, ਜਿੱਥੋਂ ਉਹਦੀ ਪ੍ਰਾਰੰਭਤਾ ਹੁੰਦੀ, ਉੱਥੇ ਦੋਵੇਂ ਮੰਗਲ ਰੱਖੇ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੂਜੀ ਵਾਰ ਫਿਰ ਇਹੀ ਜਿਹੜਾ ਮੰਗਲ ਦੋਹਰੇ ਵਿੱਚ ਉਹਨਾਂ ਨੇ ਲਿਖਿਆ, ਨੌਵੀਂ ਰਾਸ ਵਿੱਚ ਜਾ ਕੇ ਦੋਹਾਂ ਨੂੰ ਇਕੱਠੇ ਲਿਖਿਆ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਯਾਨੀ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੋਹਾਂ ਦੇ ਮੰਗਲ ਕਰਕੇ ਦੋਹਾਂ ਦੀ ਏਕਤਾ ਜੰਡਾਈ, ਵੀ ਗੁਰੂ ਨਾਨਕ ਕੋਈ ਹੋਰ ਨਹੀਂ ਹੈ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਹੋਰ ਨਹੀਂ ਹੈ, ਦੋਵੇਂ ਇੱਕ ਰੂਪ ਹੈ। ਉਹ ਜਿਹਨੇ ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਵੀ ਆਪਣੀ ਬਾਣੀ ਦੁਆਰਾ ਕਿਹਾ ਵੀ ਏਕ ਰੂਪ ਕਿਨਹੂੰ ਪਹਿਚਾਨਾ, ਵੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਰੂਪ, ਗੁਰੂ ਅਮਰਦਾਸ ਸਾਹਿਬ, ਗੁਰੂ ਅਰਜਨ ਸਰੂਪ, ਸਾਰੇ ਇੱਕੋ ਰੂਪ ਹੈ, ਕਿਸੇ ਕਿਸੇ ਨੇ ਪਛਾਣਿਆ, ਭਿੰਨ ਭਿੰਨ ਸਭ ਕਰਮਾਨਾ, ਵੀ ਗੁਰੂ ਨਾਨਕ ਸਾਹਿਬ ਵੱਖਰੇ, ਗੁਰੂ ਅੰਗਦ ਸਾਹਿਬ ਜੀ ਵੱਖਰੇ, ਤੀਸਰੇ ਪਾਤਸ਼ਾਹ ਵੱਖਰੇ, ਚੌਥੇ ਪਾਤਸ਼ਾਹ ਵੱਖਰੇ, ਪੰਜਵੇਂ ਛੇਵੇਂ ਵੱਖਰੇ, ਜਾਂ ਭਿੰਨ ਭਿੰਨ ਸਭ ਹੁਕਰਮਾਨਾ। ਜਿਹੜੇ ਅਗਿਆਨੀ ਲੋਕ ਹੈ, ਬੇਸਮਝ ਲੋਕ, ਉਹਨਾਂ ਨੇ ਇਹ ਸਾਰਿਆਂ ਨੂੰ ਵੱਖਰਾ ਵੱਖਰਾ ਕਰਕੇ ਮੰਨ ਲਿਆ। ਕਈ ਆ ਹੁਣ ਵੀ ਕਹਿੰਦੇ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨਹੀਂ, ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ। ਵੀ ਗੁਰੂ ਨਾਨਕ ਸਾਹਿਬ ਕੋਈ ਹੋਰ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਹੋਰ ਹੈ। ਉਹ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਵਿੱਚ, ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਹੈ, ਉਹੀ ਜੋਤ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ, ਜਿੱਥੇ ਜਿੱਥੇ ਜੋਤ ਬਿਰਾਜਮਾਨ ਕਰ ਦਿੱਤੀ, ਉਹੀ ਗੁਰੂ ਕਹਾਈ ਜੋਤ। ਇਸ ਤਰ੍ਹਾਂ ਜਾਣੀ ਦੋਵੇਂ ਮੰਗਲ ਇਹ ਦੋਹਰੇ ਵਿੱਚ ਕਾਵਿ ਦੇ ਨਿਯਮਾਂ ਵਿੱਚ ਲਿਆ ਕੇ ਕਵੀ ਜੀ ਨੇ ਬਿਆਨ ਕਰ ਦਿੱਤਾ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ ਵਾਰ ਮੰਗਲ ਆਇਆ, ਅਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਵਿੱਚ ਆਇਆ ਹੈ। ਜਿਵੇਂ ਜਾਪ ਸਾਹਿਬ ਦੇ ਉਹ ਪਹਿਲਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਫਿਰ ਲਿਖਿਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਅਕਾਲ ਅਸਤ ਵਿੱਚ ਵੀ ਹੈ, ਹੋਰ ਥਾਵਾਂ ਵਿੱਚ ਵੀ ਦੋਵੇਂ ਮੰਗਲ ਕਿਤੇ ਕਿਤੇ ਹੈ, ਜ਼ਿਆਦਾਤਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਇਹ ਗੁਰੂ ਕਲਗੀਧਰ ਜੀ ਦੀ ਬਾਣੀ ਵਿੱਚ ਆਇਆ ਹੈ। ਸੋ ਕਵੀ ਜੀ ਨੇ ਆਪਣਾ ਇਸ਼ਟਾਪਤੀ ਚੁਣਾਵੇ, ਦੋਵੇਂ ਇਸ਼ਟ ਸਾਡੇ ਲਈ ਇੱਕ ਰੂਪ ਹੈ, ਜੋ ਭਾਵਨਾ ਸ਼ਰਧਾ ਸਾਡੀ ਗੁਰੂ ਨਾਨਕ ਸਾਹਿਬ 'ਤੇ, ਉਹੀ ਭਾਵਨਾ ਸਾਡੀ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ, ਸਾਡੇ ਲਈ ਦੋਵੇਂ ਇੱਕ ਰੂਪ ਹੈ। ਇਸ ਕਰਕੇ ਇੱਕ ਓਂਕਾਰਾ ਸਤਿਗੁਰੂ ਅਤੇ ਪ੍ਰਸਾਦ ਸੱਚ ਹੋਏ, ਵੀ ਜਿਹੜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਹੈ, ਉਹਦੀ ਕਿਰਪਾ ਕਰਕੇ ਸੱਚ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਦੂਜਾ ਜਿਹੜਾ ਗੁਰੂ ਕਲਗੀਧਰ ਜੀ ਨੇ ਮੰਗਲ ਕੀਤਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਉਹਦੇ ਕਰਕੇ ਵਿਘਨ ਨਾਸ਼ ਹੁੰਦੇ, ਉਹ ਵਿਘਨਾਂ ਨੂੰ ਨਾਸ਼ ਕਰਨ ਵਾਲਾ ਮੰਗਲ ਹੈ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਫਤਿਹ। ਜਿਹੜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ, ਉਹ ਸੱਚ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ, ਵਾਹਿਗੁਰੂ ਦੀ ਸਾਖਿਆਤਕਾਰਤਾ ਕਰਵਾਉਣ ਵਾਲਾ ਹੈ। ਇਸ ਤਰ੍ਹਾਂ ਥੋੜ੍ਹਾ ਜਿਹਾ ਇਹਨੂੰ ਹੋਰ ਗੈਰ ਗੰਭੀਰ ਵਿੱਚ ਅਰਥ ਰੂਪ ਵਿੱਚ ਲੈਂਦੇ, ਇੱਕ ਇੱਕ ਓਅੰਕਾਰ ਜਿਹੜਾ ਇੱਕ ਹੈ ਫਿਰ ਆਕਾਰ ਵੀ ਕਰ ਧਾਰਨ ਵਾਲਾ ਹੈ। ਅਨਕ ਰੂਪ ਖਿਨ ਮਾਹੇ ਧਾਰਦਾ ਫਿਰ ਉਹ ਸੱਤ ਹੈ ਤ੍ਰੈਕਾਲ ਆਵਾਦ ਰੂਪ ਹੈ ਤ੍ਰੈਕਾਲ ਆਵਾਦ ਤੂੰ ਸਤੂੰ। ਫਿਰ ਜਿਹੜਾ ਗੁਰੂਆਂ ਦਾ ਵੀ ਗੁਰੂ ਹੈ ਜਾਂ ਗੁਰ ਪੂਜਨੀਕ ਹੈ ਜਾਂ ਗੁਰ ਵੱਡਾ ਹੈ ਜਾਂ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਜਿਹੜਾ ਪ੍ਰਕਾਸ਼ ਕਰਨ ਵਾਲਾ ਹੈ ਐਸਾ ਜਿਹੜਾ ਹੈ ਪੂਜਨੀਕ ਉਹਦੇ ਪ੍ਰਸਾਦ ਕਰਕੇ ਉਹਦੀ ਕਿਰਪਾ ਕਰਕੇ ਸੱਚ ਕੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਫਿਰ ਉਹ ਵਾਹ ਆਚਰਜ ਰੂਪ ਹੈ ਤੇ ਗੋ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਉਹਦੇ ਜਪਣੇ ਕਰਕੇ ਐਸੇ ਵਾਹਿਗੁਰੂ ਦੇ ਜੀਵ ਦੀ ਫਤਿਹ ਹੁੰਦੀ ਹੈ ਇੱਥੇ ਵੀ ਉੱਥੇ ਵੀ ਲੋਕ ਪ੍ਰਲੋਕ ਵਿੱਚ ਵੀ ਬਾਹਰਲੇ ਅੰਦਰਲੇ ਦੁਸ਼ਮਣਾਂ 'ਤੇ ਇਹਦੀ ਫਤਿਹ ਜਿੱਤ ਹੁੰਦੀ ਹੈ ਅਤੇ ਉਸ ਵਾਹਿਗੁਰੂ ਦੀ ਵੀ ਹਮੇਸ਼ਾ ਫਤਿਹ ਹਰ ਥਾਂ ਅਤੇ ਉਹ ਵਿਘਨਾਂ ਦੇ ਵਿਨਾਸ਼ ਕਰਨ ਵਾਲਾ ਨਾਸ਼ ਕਰਨ ਵਾਲਾ ਹੈ। ਇਸ ਤਰ੍ਹਾਂ ਇਸਦੇ ਉਹ ਜੋ ਅੰਤਰੀਵ ਜੇ ਅਰਥ ਹੈ ਹੋਰ ਵਿਦਾਂਤ ਮਤ ਵਾਲਿਆਂ ਨੇ ਚਾਰ ਜਿਹੜੇ ਅਨੁਬੰਧ ਹੈ ਅਨੁਬੰਧ ਸੰਬੰਧ ਇਹ ਲਾ ਕੇ ਉਹ ਅਰਥ ਜੇ ਕੀਤੇ ਉਹਨਾਂ ਅਰਥਾਂ ਨੂੰ ਕੋਈ ਜਿਹੜਾ ਵਿਦਾਂਤ ਪੜ੍ਹਿਆ ਉਹ ਤਾਂ ਸਮਝ ਲੈਂਦਾ ਹੈ ਦੂਜਿਆਂ ਦੇ ਕੋਈ ਖਾਸ ਪੱਲੇ ਨਹੀਂ ਪੈਂਦਾ ਹੈ। ਇਸ ਕਰਕੇ ਜਿਹੋ ਜਿਹੇ ਸਾਹਮਣੇ ਆਪਣੇ ਸਰੋਤੇ ਬੈਠੇ ਹੈ ਆਪਾਂ ਉਸੇ ਅਨੁਸਾਰ ਹੀ ਇਹ ਤਾਂ ਜਿਹੜੇ ਆ ਦੂਜੇ ਅਰਥ ਥੋੜ੍ਹੇ ਜਿਹੇ ਗਹਿਰਤਾ ਗੰਭੀਰਤਾ ਵਾਲੇ ਹੈ ਇਹਦੀ ਵੀ ਥੋੜ੍ਹਿਆਂ ਨੂੰ ਸਮਝ ਪਈ ਹੋਊ। ਜਿਹੜਾ ਪਹਿਲਾ ਅਰਥ ਕੱਲ੍ਹ ਕੀਤਾ ਅੱਜ ਫੇਰ ਕਰ ਦਿੱਤਾ ਉਹਦੀ ਸਹਿਜੇ ਸੂਝ ਬੂਝਾ ਵੀ ਠੀਕ ਹੈ ਯਥਾਰਥ ਹੈ ਵੀ ਜਿਹੜਾ ਉਹ ਇੱਕੋ ਇੱਕ ਅਕਾਲ ਪੁਰਖ ਮੰਗਲ ਸਰੂਪ ਉਹੀ ਸਤਿਗੁਰੂ ਨਾਨਕ ਦੇਵ ਰੂਪ ਹੈ ਗੁਰੂ ਨਾਨਕ ਦੀ ਕਿਰਪਾ ਦੁਆਰਾ ਉਹ ਸੱਚ ਦੀ ਪ੍ਰਾਪਤੀ ਹੁੰਦੀ ਹੈ ਉਹੀ ਉਹਨਾਂ ਗੁਰੂ ਨਾਨਕ ਦਾ ਵਾਹਿਗੁਰੂ ਗੁਰਮੰਤਰ ਹੈ ਉਹਦੇ ਜਪਣੇ ਕਰਕੇ ਵਿਕਾਰਾਂ ਉੱਪਰ ਫਤਿਹ ਜਿੱਤ ਹੁੰਦੀ ਹੈ ਲੋਕ ਪ੍ਰਲੋਕ ਵਿੱਚ ਜਿੱਤੇ ਫਤਿਹ ਹੁੰਦੀ ਹੈ ਉਹ ਵਿਘਨਾਂ ਦੇ ਨਾਸ਼ ਕਰਨ ਵਾਲਾ ਹੈ। ਇਸ ਤਰ੍ਹਾਂ ਕਵੀ ਜੀ ਨੇ ਵੀ ਮੇਰੇ ਇਸ਼ਟ ਕੌਣ ਹੈ ਮੇਰੇ ਗੁਰੂ ਕੌਣ ਹੈ ਮੈਂ ਕਿਹਨਾਂ ਦਾ ਪੁਜਾਰੀ ਹਾਂ ਇਹ ਦੋਹਰੇ ਵਿੱਚ ਕਾਵਿ ਦੇ ਨਿਯਮਾਂ ਵਿੱਚ ਮੰਗਲ ਕਰਕੇ ਸਪਸ਼ਟ ਕਰ ਦਿੱਤਾ। ਇਸ ਤੋਂ ਹੁਣ ਅੱਗੇ ਕੁਝ ਕਵੀਆਂ ਦਾ ਜਿਵੇਂ ਸੰਕੇਤ ਬੰਨਿਆ ਧਰੋਹ ਬੰਨਿਆ ਹੈ ਉਸ ਮਰਯਾਦਾ ਨੂੰ ਕਾਇਮ ਰੱਖਣ ਵਾਸਤੇ ਕਵੀ ਜੀ ਨੇ ਉਹ ਬਾਣੀ ਦਾ ਸਾਰਦਾ ਦਾ ਮੰਗਲ ਕੀਤਾ ਹੈ। ਜਿਵੇਂ ਸਾਡਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕੋਈ ਸੰਕੇਤ ਕਰਕੇ ਕੋਈ ਮਰਯਾਦਾ ਜੀ ਹੈਗੀ ਹੈ ਨਾ ਆਹੋ ਕੋ ਨਾਮੇ ਦੀ ਵੀ ਮਰਯਾਦਾ ਵੀ ਪਹਿਲਾਂ ਆਪਾਂ ਕੁਝ ਡੰਡੋਤ ਬੰਦਨਾ ਨੇ ਕਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰ ਜੇ ਕੋਈ ਉਹ ਖੁਸ਼ੀ ਦਾ ਹੋਵੇ ਸਮਾਂ ਫਿਰ ਉਹੋ ਜਿਹਾ ਮੰਗਲ ਹੁਕਮਨਾਮਾ ਲੈਣ ਪਰ ਰੱਖਣਾ ਜੇ ਕੋਈ ਮੁਰਮੁਰ ਗਿਆ ਹੋਵੇ ਫਿਰ ਉਹੋ ਜਿਹਾ ਪਹਿਲਾਂ ਮੰਗਲ ਕਰੂਗਾ। ਗ੍ਰੰਥੀ ਸਾਹਿਬਾਨ ਇਸੇ ਤਰ੍ਹਾਂ ਰਾਗੀ ਸਾਹਿਬਾਨ ਹੋ ਜਿਹੜਾ ਸੰਕੇਤ ਬੰਨਿਆ ਦੁਰਾ ਬੰਨਿਆ ਉਸ ਮਰਯਾਦਾ ਅਨੁਸਾਰ ਉਹੀ ਉਹ ਕੀਰਤਨ ਦੇ ਜਿਹੜੇ ਸ਼ਬਦ ਪੜ੍ਹੇਗਾ। ਜੇ ਕੋਈ ਚੜ੍ਹਾਈ ਕਰ ਗਿਆ ਫਿਰ ਬੈਰਾਗਮਈ ਜੇ ਕੋਈ ਖੁਸ਼ੀ ਦਾ ਸਮਾਂ ਹੈ ਫਿਰ ਉਹੇ ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਜੇ ਕਿਸੇ ਦੇ ਘਰ ਦੇ ਬੱਚੇ ਨੇ ਜਨਮ ਲੈ ਲਿਆ ਫਿਰ ਕਹੂਗਾ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਜਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਅਨੰਦ ਕਰੈ ਨਰ ਨਾਰੀ। ਜਾਣੀ ਉਹ ਸੰਕੇਤ ਹੈ ਨਾ ਉਹ ਮਰਯਾਦਾ ਹੈ ਉਸ ਵਿੱਚ ਰਹਿ ਕੇ ਉਹ ਕੀਰਤਨ ਕਰੂ ਰਾਖੀ ਸਨ। ਫਿਰ ਅਰਦਾਸ ਦੀ ਵੀ ਮਰਯਾਦਾ ਹੈ ਵੀ ਇਹ ਨਹੀਂ ਕੋਈ ਵੀ ਪੰਜਾਂ ਪਿਆਰਿਆਂ ਦਾ ਜਾਂ ਚਾਰ ਸਾਹਿਬਜ਼ਿਆਂ ਦਾ ਪਹਿਲਾ ਨਾਂ ਲਵੇ, ਉਹ ਸੰਕੇਤ ਹੈ। ਉਹ ਤਰਵਾ ਬੰਨਿਆ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਨਾਂ, ਫਿਰ ਗੁਰੂ ਅੰਗਦ ਸਾਹਿਬ ਜੀ ਦਾ ਨਾਂ। ਉਹ ਕਹੂਗਾ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ। ਫਿਰ ਉਸ ਤੋਂ ਬਾਅਦ ਜਾਗਤੀ ਜੋਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ। ਫਿਰ ਉਦੋਂ ਬਾਅਦ ਜਿਹੜਾ ਸੰਕੇਤ ਹੈ ਤਰਵਾ ਬੰਨਿਆ ਨਿਜਮ ਬੰਨਿਆ ਉਸ ਮਰਯਾਦਾ ਅਨੁਸਾਰ ਫਿਰ ਹੋਊਗਾ ਪੰਜ ਪਿਆਰੇ। ਪੰਜਾਂ ਪਿਆਰਿਆਂ ਤੋਂ ਫਿਰ ਚਾਰ ਸਾਹਿਬਜ਼ਾਦਿਆਂ ਦਾ ਨਾਂ ਲਊਗਾ। ਚਾਰੇ ਸਾਹਿਬਜ਼ਾਦਿਆਂ ਤੋਂ ਬਾਅਦ ਫਿਰ ਚਾਲੀ ਮੁਕਤੇ ਕਹੂਗਾ। ਇਹ ਨਹੀਂ ਵੀ ਆ ਪਹਿਲਾ ਲਾਲੇ ਉਹ ਮਰਯਾਦਾ ਸੰਕੇਤ ਹੈ, ਨਿਜਮ ਬੰਨਿਆ ਅਸੂਲ ਬੰਨਿਆ, ਉਸ ਅਨੁਸਾਰ ਹੀ ਉਹ ਕਰੇਗਾ ਜਿਹੜਾ ਗ੍ਰੰਥੀ ਸੇਵਾ। ਅੱਖਰਾਂ ਦੀ ਥੋੜ੍ਹੀ ਬਹੁਤੀ ਉਹ ਕੋਈ ਆਦਰ ਸਤਿਕਾਰ ਦੇ ਲਫ਼ਜ਼ ਹੋਰ ਵਰਤ ਲੈਂਦਾ, ਕੋਈ ਹੋਰ ਵਰਤ ਲੈਂਦਾ, ਬਾਕੀ ਨਹੀਂ ਵੀ ਅਰਦਾਸ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਪ੍ਰਥਮ ਭਗਵਤੀ ਵਾਲੀ ਉਹ ਪੌੜੀ ਪਹਿਲਾਂ ਪੜ੍ਹੇ ਜਾਂ ਮਗਰੋਂ ਪੜ੍ਹੇ ਜਾਂ ਵਿਚਾਲੇ ਪੜ੍ਹੇ, ਉਵੇਂ ਪੜੂਗਾ ਕਿਉਂਕਿ ਉਹ ਮਰਯਾਦਾ ਹੈ। ਇਹ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਜਦੋਂ ਭੋਗ ਲਗਾਇਆ ਜਾਂਦਾ ਉਹਦੀ ਵੀ ਮਰਯਾਦਾ ਹੈ, ਬਣਾਉਣ ਦੇ ਸਮੇਂ ਵੀ ਮਰਯਾਦਾ ਹੈ। ਇਹ ਸਾਰੇ ਭਾਂਡੇ ਭੂੰਡੇ ਮਾਂਜ ਮੂੰਜ ਕੇ ਸਫਾਈ ਕਰਕੇ ਐਨ ਚੰਗੀ ਤਰ੍ਹਾਂ ਆਪਣਾ ਮੁੱਖ ਬੰਨ ਕੇ ਜਿੱਥੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ ਉਹਦੀ ਜਗ੍ਹਾ ਸਫਾਈ ਕਰਕੇ ਪਾਣੀ ਛਿੜਕੇ ਸੁੱਚਾ। ਫਿਰ ਉਸ ਤੋਂ ਬਾਅਦ ਉਹ ਜਿਹੜਾ ਹੱਕ ਪ੍ਰਚੰਡ ਕਰ ਲੈਣੀ, ਪਹਿਲਾਂ ਚਾਸ ਬਣਾਉਣੀ, ਫਿਰ ਉਦੋਂ ਬਾਅਦ ਉਹ ਬਣਾ ਕੇ ਉਹਨੂੰ ਪੁਣਨਾ, ਫਿਰ ਘਿਓ ਪਾ ਕੇ ਉਹਦੇ ਵਿੱਚ ਉਨਾ ਹੀ ਆਟਾ ਪਾਉਣਾ। ਇਹ ਉਹ ਜਿਉਂ ਮਰਯਾਦਾ ਅਨੁਸਾਰ ਉਹ ਜਪਜੀ ਸਾਹਿਬ ਦਾ ਪਾਠ ਕਰੇਗਾ। ਉਹ ਕੜਾਹ ਪ੍ਰਸ਼ਾਦ ਦੀ ਦੇਗ ਬਣ ਜਾਂਦੀ ਹੈ। ਫਿਰ ਕੜਾਹ ਪ੍ਰਸ਼ਾਦ ਦੀ ਹਜੂਰੀ ਵਿੱਚ ਬੈਠ ਕੇ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰੇਗਾ, ਫਿਰ ਅਰਦਾਸ ਕਰੂਗਾ। ਮਰਯਾਦਾ ਹੈ ਨਾ। ਇਸ ਤਰ੍ਹਾਂ ਕਵੀਆਂ ਦੇ ਵੀ ਜਿਹੜੇ ਕੋਈ ਕਵਿਤਾ ਕਰਨ ਵਾਲੇ ਉਹਨਾਂ ਦੀ ਵੀ ਕੋਈ ਸੰਕੇਤ ਬੰਨਿਆ, ਤੁਰਵਾ ਬੰਨਿਆ, ਨਿਯਮ ਅਸੂਲ ਬੰਨਿਆ, ਉਹ ਮਰਯਾਦਾ ਕਵੀ ਪੂਰੀ ਕਰੂਗਾ। ਭਾਵੇਂ ਉਹ ਕਿਸੇ ਮਜ਼ਹਬ ਦਾ ਹੈ, ਕਿਸੇ ਜਾਤ ਬਰਾਦਰੀ ਦਾ ਹੈ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਹਿੰਦੂ ਹੈ, ਭਾਵੇਂ ਸਿੱਖ ਹੈ। ਜਿਵੇਂ ਅਸੀਂ ਇੱਧਰ ਸਿੱਖ ਆ ਕਰਦੇ ਹਾਂ ਨਾ ਅਰਦਾਸ ਵਿੱਚ ਸਾਰੀ ਮਰਯਾਦਾ, ਵਿਆਹ ਸ਼ਾਦੀਆਂ ਵਿੱਚ ਸਾਰੀ ਮਰਯਾਦਾ ਜਿਵੇਂ ਹੈ ਉਹਨੂੰ ਕਰਦੇ ਹਾਂ। ਆਨੰਦ ਕਾਰ ਦੀ ਜਿਹੜੀ ਮਰਯਾਦਾ ਹੈ ਉਹ ਉਸ ਅਨੁਸਾਰ ਹੀ ਵਿਆਹ ਹੋਇਆ ਮੇਰੇ ਬਾਬਲਾ, ਇਹ ਤਾਂ ਨਹੀਂ ਹਮੇਸ਼ਾ ਕਰੀ ਜਾਂਦੇ, ਉਹ ਜਦੋਂ ਹੋਊਗਾ ਉਦੋਂ ਹੀ ਕਰਾਂਗੇ। ਵੈਸਾ ਮਰਯਾਦਾ ਹੈ। ਇਸ ਤਰ੍ਹਾਂ ਕਵੀਆਂ ਨੇ ਇੱਕ ਸੰਤੇਕ ਬੰਨਿਆ ਹੋਇਆ, ਉਸ ਮਰਯਾਦਾ ਅਨੁਸਾਰ ਕਵੀ ਨੇ ਇਹ ਗੁਰੂ ਨਾਨਕ ਸਾਹਿਬ ਅਤੇ ਦਸਾਂ ਸਰੂਪਾਂ ਨੂੰ ਏਕਤਾ ਵਿੱਚ ਆਪਣਾ ਇਸ਼ਟਾਪਤੀ ਚੁਣਾਉਂਦਿਆਂ ਮੰਗਲ ਕਰਕੇ ਵੀ ਮੇਰੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ਼ਟ ਹੈ, ਮੈਂ ਉਹਨਾਂ ਦਾ ਪੁਜਾਰੀ ਇਹ ਜਨਾਇਆ। ਹੁਣ ਜਿਵੇਂ ਕਵੀ ਲੋਕਾਂ ਨੇ ਧਰਵਾ ਬੰਨਿਆ, ਮਰਯਾਦਾ ਬੰਨੀ, ਉਹ ਸੰਸਾਰ ਜਿੰਨੇ ਵੀ ਕਵੀ ਲੋਕ ਹੈ ਜਦੋਂ ਕੋਈ ਉਹ ਕਵਿਤਾ ਰਚਨੀ ਸ਼ੁਰੂ ਕਰਦੇ, ਬਣਾਉਣੀ ਸ਼ੁਰੂ ਕਰਦੇ, ਉਹ ਇੱਕ ਕੋਈ ਕਵਿਤਾ ਦੀ ਸ਼ਕਤੀ ਮੰਗਦੇ ਹੈ ਵੀ ਜਿਹਦੇ ਜਿਹੜੀ ਕੋਈ ਕਵਿਤਾ ਨੂੰ ਸਫੁਰਨ ਕਰਾਉਣ ਵਾਲੀ ਹੈ। ਉਹ ਕਿਸੇ ਨੇ ਉਹਦਾ ਕੋਈ ਨਾਂ ਰੱਖ ਲਿਆ, ਕਿਸੇ ਨੇ ਸਾਰਦਾ ਰੱਖ ਲਿਆ, ਕਿਸੇ ਕਵੀ ਨੇ ਨਾ ਉਹਦਾ ਸਰਸਤੀ ਰੱਖ ਲਿਆ ਹੈ, ਕਿਸੇ ਨੇ ਕਵਿਤਾ ਦਾਤੀ ਕਹਿ ਦਿੱਤਾ ਹੈ, ਅਤੇ ਕਈਆਂ ਵਿਦਵਾਨਾਂ ਦਾ ਅਰਥ ਹੈ ਵੀ ਆਹ ਜਿਹੜੀ ਸ੍ਰੇਸ਼ਟ ਬੁੱਧੀ ਹੈ, ਸਵੱਛ ਬੁੱਧੀ ਹੈ, ਉੱਜਲ ਬੁੱਧੀ ਹੈ, ਵੀ ਇਹੀ ਇੱਕ ਸ਼ਕਤੀ ਹੈ, ਇਹੀ ਇੱਕ ਸਾਰਦਾ ਹੈ। ਸਾਰ ਨਾ ਸ੍ਰੇਸ਼ਟਤਾ ਦਾ ਹੁੰਦਾ ਵੀ ਜਿਹੜੀ ਸ੍ਰੇਸ਼ਟ ਗੁਣ ਹੈ ਉਹਨੂੰ ਦੇਣ ਵਾਲੀ, ਜਿਹੜੀ ਸ੍ਰੇਸ਼ਟ ਬੁੱਧੀ ਉਹਨੂੰ ਦੇਣ ਵਾਲੀ, ਉਹ ਕੌਣ ਸਾਰ ਦਾ। ਇਸ ਤਰ੍ਹਾਂ ਜਿਹੜੇ ਕੋਈ ਕਵੀ ਲੋਕ ਹੈ, ਵਿਦਵਾਨ ਲੋਕ ਹੈ, ਉਹਨਾਂ ਨੇ ਜਿੱਥੇ ਉਹ ਸਰਸਤੀ ਨਦੀ ਹੈ ਉੱਥੇ ਬੈਠ ਕੇ ਇਸ ਕਵਿਤਾ ਸਫੁਰਨ ਹੁੰਦੀ ਹੈ, ਨਦੀਆਂ ਦੇ ਕਿਨਾਰੇ ਬੈਠ ਕੇ ਵੀ ਇਹਨੂੰ ਉਹਨੂੰ ਸਰਸਤੀ ਦਾ ਰੂਪ ਦੇ ਦਿੱਤਾ ਹੈ। ਕਿਉਂ? ਉਹ ਕਵੀ ਸੰਤੋਖ ਸਿੰਘ ਜੀ ਨੇ ਉਮਰ ਜ਼ਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਇਹ ਬਾਣੀ ਦਾ, ਇਸ ਸਾਰਦਾ ਦਾ ਮੰਗਣ ਕੀਤਾ ਹੈ। ਉਹ ਜਿਵੇਂ ਆਪ ਜੀ ਕਹਿ ਰਹੇ ਸੀ, ਸੁਣੀਏ ਧਿਆਨ ਲੋ ਲੋਕ ਨਾਲ ਕਵਿਤ ਤੀਨੋ ਲੋਕ ਬਾਰਦਾਨੀ ਤੀਨੋ ਜਾਚੈ ਮਹਾਰਾਨੀ। ਜਿਹੜੀ ਇਹ ਕਵਿਤਾ ਦੀ ਦਾਤੀ ਹੈ ਸ਼ਕਤੀ, ਇਹ ਤਿੰਨੇ ਲੋਕਾਂ ਨੂੰ ਵਰ ਦੇਣ ਵਾਲੀ ਹੈ। ਜਿਹੜੇ ਤਿੰਨਾਂ ਲੋਕਾਂ ਵਿੱਚ ਰਹਿੰਦੇ ਉਹਨਾਂ ਨੂੰ ਵਰ ਦੇਣ ਵਾਲੀ, ਵਰਨਾ ਵਰ ਦੇਣ ਵਾਲੀ, ਵਰਨਾ ਸ੍ਰੇਸ਼ਟਤਾ ਦਾ ਹੁੰਦਾ। ਤਿੰਨਾਂ ਲੋਕਾਂ ਦੇ ਵਿੱਚ ਜਿਹੜੇ ਰਹਿੰਦੇ ਉਹਨਾਂ ਨੂੰ ਸ੍ਰੇਸ਼ਟਤਾ ਦੇਣ ਵਾਲੀ, ਤਿੰਨ ਤਰ੍ਹਾਂ ਦੇ ਜਿਹੜੇ ਲੋਕ ਉਹਨਾਂ ਨੂੰ ਵਰ ਦੇਣ ਵਾਲੀ ਹੈ। ਜਿਹੜੇ ਮਨੁੱਖ ਹੈ ਉਹਨਾਂ ਨੂੰ ਵੀ, ਜਿਹੜੇ ਦੇਵਤੇ ਉਹਨਾਂ ਨੂੰ ਵੀ, ਉਹਨਾਂ ਲੋਕਾਂ ਨੂੰ ਵੀ, ਜਿਹੜੇ ਦੈਤ ਹੈ ਉਹਨਾਂ ਨੂੰ ਵੀ, ਤਿੰਨੇ ਦੇਵਤੇ ਮਨੁੱਖ ਅਤੇ ਦੈਤ, ਜਿਹਨਾਂ ਨੂੰ ਸ੍ਰੇਸ਼ਟਤਾ ਦੇਣ ਵਾਲੀ ਹੈ, ਜਿਹਨਾਂ ਨੂੰ ਲੋਕਾਂ ਨੂੰ, ਤਿੰਨ ਲੋਕਾਂ, ਜਿਹੜੇ ਤਿੰਨ ਲੋਕ ਹੈ, ਮਾਤ ਲੋਕ, ਹੇਠਲਾ ਪਤਾਲ ਲੋਕ, ਉੱਪਰਲਾ ਜਿਹੜਾ ਲੋਕ ਹੈ ਆਕਾਸ਼ ਵੀ, ਜਿਹੜੇ ਲੋਕ ਹੈ ਉਹ ਤਿੰਨੇ ਲੋਕਾਂ ਵਿੱਚ ਵਰ ਦੇਣ ਵਾਲੀ ਹੈ, ਸ੍ਰੇਸ਼ਟਤਾ ਦੇਣ ਵਾਲੀ ਹੈ। ਤੀਨੋ ਤਾਪ ਤੀਨੋ ਜਾਚੈ ਮਹਾਰਾਨੀ। ਇਸੇ ਤਰ੍ਹਾਂ ਤੀਨੋ ਲੋਕ ਵਰਦਾਨੀ, ਵੀ ਤਿੰਨ ਤਰ੍ਹਾਂ ਦੇ ਜਿਹੜੇ ਕੋਈ ਵਰ ਹੈ ਉਹ ਦੇਣ ਵਾਲੀ ਹੈ। ਤੀਨੋ ਜਾਚੈ ਮਹਾਰਾਨੀ, ਤਿੰਨੇ ਜਿਹੜੇ ਤੈਥੋਂ ਮੰਗਦੇ ਨੇ ਤੈਨੂੰ ਮਹਾਰਾਣੀ ਜਾਣ ਕੇ, ਮਹਾਨ ਪ੍ਰਕਾਸ਼ ਵਾਲੀ ਜਾਣ ਕੇ ਨਾ, ਤਿੰਨੇ ਤੈਥੋਂ ਮੰਗਦੇ ਨੇ। ਉਹ ਕਿਹੜੇ ਬ੍ਰਹਮਾ ਵੀ ਤੈਥੋਂ ਮੰਗਦਾ ਹੈ, ਅਤੇ ਜਿਹੜਾ ਸ਼ਿਵਜੀ ਹੈ ਉਹ ਵੀ ਤੈਥੋਂ ਮੰਗਦਾ ਹੈ, ਅਤੇ ਵਿਸ਼ਨੂੰ ਵੀ ਤੈਥੋਂ ਮੰਗਦਾ ਹੈ। ਕਿਉਂ? ਜਿਹੜੇ ਹੇ ਮਹਾਰਾਣੀ ਤਿੰਨੇ ਜਿਹੜੇ ਆ ਲੋਕਾਂ ਦੇ ਜੀਵ, ਤਿੰਨ ਜਿਹੜੇ ਬ੍ਰਹਮਾ ਵਿਸ਼ਨੂੰ, ਤਿੰਨੇ ਜਿਹੜੇ ਮਨੁੱਖ ਹੈ, ਦੈਂਤ ਹੈ, ਇਸੇ ਤਰ੍ਹਾਂ ਦੇਵਤੇ ਹੈ, ਤੇਥੋਂ ਮਹਾਰਾਣੀ ਤਿੰਨੇ ਮੰਗਦੇ ਹਨ। ਤੀਨੋ ਤਾਪ ਹਾਨੀ ਆਦ ਤੀਨੋ ਗੁਣ ਮੰਡਕਾ। ਫਿਰ ਤਿੰਨੇ ਤਾਪਾਂ ਦੇ ਤੂੰ ਨਾਸ਼ ਕਰਨ ਵਾਲੀ, ਉਹ ਇੱਕ ਅਧਿਦੈਵਕ ਤਾਪ ਹੈ, ਅਧਿਆਤਮਿਕ ਤਾਪ ਹੈ, ਅਧਿਭੌਤਿਕ ਤਾਪ ਹੈ ਅਤੇ ਅਧਿਦੈਵਕ ਤਾਪ ਹੈ। ਅਧੀਨ ਆਸਰੇ ਦਾ, ਜਿਹੜੇ ਮਨ ਦੇ ਸਹਾਰੇ ਮਰਨੇ ਰਾਹੀਂ ਕੋਈ ਦੁੱਖ ਹੋਣ ਉਹਨੂੰ ਅਧਿਆਤਮਿਕ ਤਾਪ ਕਹਿੰਦੇ। ਅਤੇ ਮਨ ਵਿੱਚ ਕੋਈ ਚਿੰਤਾ ਹੋਵੇ, ਕੋਈ ਟੈਨਸ਼ਨ ਹੋਵੇ, ਫਿਰ ਉਹ ਮਨ ਦੇ ਆਸਰੇ ਦੁੱਖ ਹੁੰਦਾ ਹੈ, ਮਨ ਨੂੰ ਮਨ ਤਪਣ ਤਪਦਾ ਹੈ। ਇਸ ਤਰ੍ਹਾਂ ਮਨ ਦੇ ਸਹਾਰੇ ਜਿਹੜਾ ਕੋਈ ਦੁੱਖ ਹੋਵੇ ਅਧਿਆਤਮ ਤਾਪ। ਇੱਕ ਹੁੰਦਾ ਅਧਿਭੌਤਿਕ, ਭੌਤਿਕ ਨਾ ਤੱਤਾਂ ਦਾ, ਤੱਤਾਂ ਤੋਂ ਬਣਿਆ ਕੀ ਹੈ ਸਰੀਰ, ਜਿਹੜੇ ਸਰੀਰ ਦੇ ਸਹਾਰੇ ਕੋਈ ਦੁੱਖ ਹੋਵੇ, ਉਹ ਜਦੋਂ ਅਸੀਂ ਸਰੀਰ 'ਚ ਕੋਈ ਬਹੁਤਾ ਕੁਝ ਪਾ ਲੈਂਦੇ ਹਾਂ ਨਾ, ਫਿਰ ਸਰੀਰ ਕਰਕੇ ਦੁੱਖ ਹੁੰਦਾ, ਬਹੁਤਾ ਖਾ ਪੀ ਲਈਏ ਨਾ ਤਾਂ ਫਿਰ ਉਹ ਪਚਦਾ ਨਹੀਂ, ਫਿਰ ਔਖੇ ਹੁੰਦੇ ਨਾ ਅਸੀਂ ਸਰੀਰ ਕਰਕੇ। ਇਹ ਅਧਿਭੌਤਿਕ ਤਾਪ ਹੈ। ਇੱਕ ਹੁੰਦਾ ਅਧਿਦੈਵਕ, ਉਹ ਦੇਵਤਿਆਂ ਕਰਕੇ ਉੱਪਰਲੇ ਜਿਹੜੇ ਕੋਈ ਗ੍ਰਹਿ ਗੁਰੂ ਜੇ ਉਹਨਾਂ ਕਰਕੇ ਤਾਪ ਹੋ ਗਏ, ਕੋਈ ਪ੍ਰੇਤ ਪੀੜਾ ਕੋਈ, ਜਾਂ ਉੱਤੋਂ ਕੋਈ ਡਾਂਗ ਨਗੂਸਾ ਲੜਾਈ ਪੜ੍ਹਾਈ ਕਰਕੇ ਹੁੰਦਾ ਦੁੱਖ, ਉਹਨੂੰ ਅਧਿਦੈਵਕ ਕਹਿੰਦੇ ਨੇ। ਇਹ ਜਿਹੜੇ ਤਿੰਨੇ ਤਾਪ, ਸਿੱਧਾ ਆਦੀ ਵਿਆਦੀ ਉਪਾਧੀ, ਇਹਨਾਂ ਤਿੰਨਾਂ ਤਾਪਾਂ ਦੇ ਤੂੰ ਨਾਸ ਕਰਨ ਵਾਲੀ ਹੈ ਇਹ ਸ਼ਕਤੀ। ਤੇ ਕਵੀਆਂ ਨੂੰ ਵੀ ਤਿੰਨ ਤਰ੍ਹਾਂ ਦੇ ਤਾਪ ਹੁੰਦੇ, ਤਿੰਨ ਤਰ੍ਹਾਂ ਦੇ ਦੁੱਖ ਹੁੰਦੇ ਆ, ਉਹ ਤੂੰ ਨਾਸ ਕਰਨ ਵਾਲੀ ਹੈ। ਇੱਕ ਤਾਂ ਵੀ ਆਪਣੀ ਜਿਹੜੀ ਵਧੀ ਚੰਗੀ ਕਵਿਤਾ ਬਣਾ ਲੈਣੀ, ਉਹਦਾ ਜਿਹੜਾ ਅਮਾਨ ਦਾ ਤਾਪ ਜਿਹਾ ਹੁੰਦਾ ਕੀ ਵੀ ਮੇਰੇ ਵਰਗੀ ਨਹੀਂ ਕੋਈ ਕਵਿਤਾ ਕਰ ਸਕਦਾ। ਜੋ ਗੁਰੂ ਕਲਗੀਧਰ ਜੀ ਕੋਲ ਵੀ ਕਿ ਆ ਗਿਆ ਸੀ, ਉਹ ਤੇ ਅਮਾਨ ਦੇ ਵਿੱਚ ਤਪਿਆ ਹੋਇਆ, ਕਹਿੰਦਾ ਸੀ ਜਿਹੋ ਜੀ ਮੈਂ ਕਵਿਤਾ ਰਚ ਸਕਦਾ ਨਾ, ਇਹੋ ਜੀ ਹੋਰ ਨਹੀਂ ਕੋਈ ਰਚ ਸਕਦਾ ਹੈ। ਤੇ ਮਹਾਰਾਜ ਨੇ ਸੁਣਾ ਕਹਿੰਦੇ ਸੁਣਾ ਤਾਂ ਸੀ, ਫਿਰ ਇਸਨੇ ਉਸ ਸਵਈਆ ਜਿਹਾ ਸੁਣਾਇਆ ਸੀ, ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪੀ ਆਏ। ਤੇ ਉਹ ਸੁਣ ਕੇ ਮਹਾਰਾਜ ਹੱਚ ਕੇ ਕਹਿੰਦੇ ਇਹ ਕੋਈ ਕਵਿਤਾ, ਇਹੋ ਜਿਹਾ ਤਾਂ ਸਾਡੇ ਜਿਹੜੇ ਕਵੀਆਂ ਦੇ ਘਾ ਹੀ ਹੈ ਨਾ, ਘਾ ਪਾਉਣ ਵਾਲੇ ਘੋੜਿਆਂ ਨੂੰ ਉਹ ਇਹੋ ਜਿਹੀਆਂ ਕਵਿਤਾ ਰਚਦੇ ਫਿਰਦੇ, ਤੂੰ ਇਵੇਂ ਉਖਾਇਆ। ਉਹ ਅਮਾਨ ਹੋਈ ਸੀਗਾ ਖਾ ਸੀਗਾ, ਅਤੇ ਮਹਾਰਾਜ ਨੂੰ ਮਾਨਦਾ ਲਾਹ ਤਪਰੇ। ਭਾਈ ਧੰਨਾ ਸਿੰਘ ਜੀ ਨੇ ਘਾਹੀ ਦਾ ਰੂਪ ਧਾਰਨ ਕਰਕੇ ਆ ਕੇ ਉਹਦਾ ਜਮਾਨ ਦਾ ਦੁੱਖ ਲਾਇਆ ਸੀ, ਢਿੱਲਾ ਜਿਹਾ ਹੋ ਗਿਆ ਸੀ ਜਦੋਂ ਦੋ ਕਵਿਤ ਸਾਹਮਣੇ ਰੱਖ ਦਿੱਤੇ ਸੀ ਰਚ ਕੇ ਲਸਣਾਰ ਸੇ ਦੇ। ਉਹ ਕਹਿੰਦਾ ਜੀ ਇਹ ਤਾਂ ਕਵਿਤਾ ਹੀ ਕਹਿੰਦੇ ਅਸਤ ਵਿਅਸਤ ਹੈ, ਇਹਦਾ ਕੋਈ ਅਰਥ ਨਹੀਂ ਹੋ ਸਕਦਾ ਹੈ। ਫਿਰ ਧੰਨਾ ਸਿੰਘ ਨੇ ਉਹਦੇ ਅਰਥ ਕਰਕੇ ਸੁਣਾ ਦਿੱਤੇ ਸੀ, ਕਹਿੰਦੇ ਵੀ ਤੂੰ ਕਹਿੰਦਾ ਇਹ ਨਹੀਂ ਆ ਇਹਦੇ ਅਰਥ ਹੈ। ਇਸ ਤਰ੍ਹਾਂ ਆਪਣੀ ਜਿਹੜੀ ਚੰਗੀ ਵਧੀਆ ਕਵਿਤਾ ਨੂੰ ਦੇਖ ਕੇ ਉਹਦਾ ਮਾਨ ਜਿਹਾ ਹੋ ਜਾਣਾ, ਉਹਦੇ ਨਾਲ ਕੁਛ ਸਾੜਾ ਜਿਹਾ ਦੁੱਖ ਜਿਹਾ ਹੋ ਜਾਣਾ, ਇਹ ਨਾਸ ਤੂੰ ਕਰਨ ਵਾਲੀ। ਦੂਸਰਾ ਤਾਪ ਹੈ ਕਿਸੇ ਹੋਰ ਕਵੀ ਦੀ ਵਧੀਆ ਕਵਿਤਾ ਦੇਖ ਕੇ ਜਦੋਂ ਉਹਦਾ ਸਟੇਜ 'ਤੇ ਕੋਈ ਪ੍ਰਭਾਵ ਜਿਹਾ ਪੈਂਦਾ ਉਹਦੀ ਕਵਿਤਾ ਦਾ, ਉਹਨੂੰ ਈਰਖਾ ਦੇ ਆ ਕੇ ਸੜੇਵਾ ਜਿਹਾ ਹੋਣਾ ਵੀ ਇਹ ਮੇਰੀ ਕਵਿਤਾ ਤੋਂ ਵਧੀਆ ਕਵਿਤਾ ਰੱਖ ਕਿਵੇਂ ਪ੍ਰਭਾਵ ਪਾ ਗਿਆ, ਮੈਨੂੰ ਤਾਂ ਜਮੀ ਇਹ ਥੱਲੇ ਲਾ ਗਿਆ। ਕਿਉਂ ਦੂਜੇ ਦੀ ਚੰਗੀ ਵਧੀਆ ਕਵਿਤਾ ਦੇਖ ਕੇ ਦੁਖੀ ਹੋਣਾ, ਔਖਾ ਹੋਣਾ ਈਰਖਾ ਵਿੱਚ। ਕਹਿੰਦੇ ਇਹ ਤਾਪ ਇਹ ਦੁੱਖ ਵੀ ਤੂੰ ਨਾਸ ਕਰਨ ਵਾਲੀ ਹੈ ਸ਼ਕਤੀ। ਤੀਜਾ ਵੀ ਆਪਣੀ ਕਵਿਤਾ ਦਾ ਨਿਰਾਦਰ ਜਿਹਾ ਹੋ ਜਾਣਾ ਦੂਜਿਆਂ ਨੇ, ਜਿਵੇਂ ਉਹ ਮਹਾਰਾਜ ਨੇ ਕਹਿ ਦਿੱਤਾ ਸੀ ਇੱਕ ਕਵਿਤਾ, ਇਹੋ ਜਿਹੇ ਤਾਂ ਕਵੀਆਂ ਦੇ ਜਿਹੜੇ ਘੋੜਿਆਂ ਦੀ ਸੇਵਾ ਕਰਨ ਵਾਲੇ ਘਾਹੀ ਹੈ, ਉਹ ਇਹੋ ਜਿਹੇ ਸਲੋਕ ਕਵਿਤਾ ਰਚਦੇ ਫਿਰਦੇ ਪੜ੍ਹਦੇ ਫਿਰਦੇ ਹੈ। ਅਤੇ ਉਹ ਨਿਰਾਦਰ ਹੋ ਗਿਆ ਸੀ ਨਾ ਉਹਦੀ ਕਵਿਤਾ ਦਾ। ਅਤੇ ਫਿਰ ਜਦੋਂ ਯਥਾਰਥੀ ਦਿਖਾ ਦਿੱਤਾ, ਫਿਰ ਉਹ ਬਿਲਕੁਲ ਹੀ ਨੀਵੀ ਪਾ ਗਿਆ ਸੀ। ਇਸ ਤਰ੍ਹਾਂ ਕਹਿੰਦੇ ਆਪਣੀ ਕਵਿਤਾ ਦਾ ਲੋਕਾਂ ਨੇ ਜਦੋਂ ਉਹਦਾ ਕੋਈ ਅਪਮਾਨ ਜਾਂ ਨਿਰਾਦਰ ਜਿਹਾ ਹੋਵੇ, ਉਦੋਂ ਜਿਹੜਾ ਕੋਈ ਉਹ ਕਹਿੰਦੇ ਬਹੁਤੀ ਉਦਾਸੀ ਬਹੁਤੀ ਉਪਰਾਮਤਾ ਵਿੱਚ ਆ ਕੇ ਦੁਖੀ ਜਿਹਾ ਹੁਣ, ਇਹ ਤੀਜਾ ਤਾਪ ਹੈ ਕਵੀ ਨੂੰ। ਹੁਣ ਤਾਂ ਸੱਤ ਤਾਪ ਲਿਖੇ ਹੋਏ ਹੈ ਵੀ ਜਿਹੜਾ ਕੋਈ ਇਸ ਤਰ੍ਹਾਂ ਦੀ ਕੋਈ ਕਥਾ ਵਿਆਖਿਆ ਕਰਦਾ ਹੈ ਨਾ, ਵੀ ਦੂਜਿਆਂ ਨੂੰ ਤਾਂ ਤਿੰਨ ਤਾਪ ਹੈ, ਅਤੇ ਜਿਹੜਾ ਕੋਈ ਕਥਾ ਵਿਆਖਿਆ ਕਰਨ ਵਾਲਾ ਕਵਿਤਾ ਕਰਨ ਵਾਲਾ ਨੂੰ ਸੱਤ ਤਾਪ ਚੜ੍ਹਦੇ ਨੇ। ਜਿਹੜਾ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਮੰਗਲ ਕਰਕੇ ਫਿਰ ਕੋਈ ਕਹਿੰਦਾ ਸੁਣਦਾ, ਉਹ ਤਾਂ ਨਾ ਸੱਤਾਂ ਤਾਪਾਂ ਤੋਂ ਰਹਿਤ ਹੋ ਜਾਂਦਾ, ਉਹ ਬਚ ਜਾਂਦਾ। ਉਹ ਸੱਤਾਂ ਤਾਪਾਂ ਦਾ ਵਿਦਵਾਨਾਂ ਨੇ ਕਥਨ ਵੀ ਕੀਤਾ, ਰਹੁ ਵਿਚਾਰ ਆਪਾਂ ਇੱਧਰ ਵੀ, ਇਹ ਤਿੰਨੇ ਤਾਪ ਮੁੱਖ ਹੈ, ਆਦ ਵਿਆਦ ਉਪਾਦ। ਅਤੇ ਕਵੀਆਂ ਨੂੰ ਤਿੰਨ ਤਾਪ ਹੁੰਦੇ, ਇਹਨਾਂ ਨੂੰ ਤੂੰ ਨਾਸ ਕਰਨ ਵਾਲੀ ਹੈ। ਆਦ ਤਿੰਨ ਗੁਣ ਮੰਡਕਾ, ਤਿੰਨਾਂ ਗੁਣਾਂ ਦੀ ਤੂੰ ਆਦ ਹੈ। ਇਸੇ ਤਰ੍ਹਾਂ ਤਿੰਨਾਂ ਗੁਣਾਂ ਨੂੰ ਤੂੰ ਕਹਿੰਦੇ ਮੰਡਕਾ, ਕੀ ਇਹ ਸਵਾਰਨ ਵਾਲੀ ਹੈ। ਤਿੰਨੇ ਗੁਣਾਂ ਨੂੰ ਤੂੰ ਚੰਗੀ ਤਰ੍ਹਾਂ ਸਜਾਉਣ ਵਜਾਉਣ ਵਾਲੀ। ਉਹ ਕੀ ਹੈ? ਤਿੰਨ ਗੁਣ ਕੀ ਹੈ? ਇੱਕ ਤਾਂ ਰਜੋ ਨਮੋ ਸਤੋ, ਇਹ ਵੀ ਤੂੰ ਸਜਾਉਣ ਵਾਲੀ ਹੈ। ਆਸਰੀ ਵੀ ਤਿੰਨ ਗੁਣ ਹੈ। ਜਦੋਂ ਵੀਰ ਰਸ ਆ ਜਾਂਦਾ ਤਾਂ ਫਿਰ ਸੱਜ ਜਾਂਦਾ, ਕ੍ਰੋਧ ਦੇ ਵਿੱਚ ਤਾਂ ਹੋਰ ਹੈ ਨਾ। ਵੀਰ ਰਸ ਵੀ ਜਦੋਂ ਉਹਨਾਂ ਤਮੋ ਗੁਣ ਸੱਜ ਜਾਂਦਾ, ਜਦੋਂ ਕਿਰਪਾਨ ਜੀ ਫੜ ਕੇ ਕਹਿੰਦੇ ਨਿਕਲੋ ਮੈਦਾਨੇ ਵਿੱਚ, ਤਮੋ ਗੁਣ ਪੋਸ਼ਤ ਕਰ ਲੈਂਦੀ ਜਦੋਂ। ਅਤੇ ਜਦੋਂ ਰਜੋ ਗੁਣ ਨੂੰ ਸਜਾ ਦਿੰਦੀ ਹੈ, ਜਦੋਂ ਉਹ ਸੇਵਾ ਸਿਮਰਨ ਦਾ ਭੱਜ ਭੱਜ ਕੇ ਲਾਲਚ ਕਰਦਾ ਵੀ ਆਹ ਵੀ ਕਰ ਲਈ, ਆਹ ਵੀ ਕਰ ਲਈਏ, ਕੋਈ ਰਹਿ ਨਾ ਜਾਵੇ, ਇਹ ਵੀ ਮੈਂ ਹੀ ਕਰ ਲਵਾਂ, ਉਦੋਂ ਰਜੋ ਗੁਣ ਸੱਜ ਜਾਂਦਾ। ਇਸੇ ਤਰ੍ਹਾਂ ਜਦੋਂ ਕੋਈ ਆਦਮ ਸਤਿਕਾਰ ਜਿਹਾ ਹੁੰਦਾ ਵੀ ਇਹ ਸਾਰਾ ਕੁਛ ਗੁਰੂ ਮਹਾਰਾਜ ਦੀ ਸੇਵਾ ਸਿਮਰਨ ਕਰਕੇ ਹੈ, ਇਹ ਸਾਰਾ ਕੁਛ ਮਹਾਰਾਜ ਕਰਕੇ, ਅਵਮਾਨ ਸਤਿਕਾਰ ਹੁੰਦਾ ਹੈ, ਫਿਰ ਸਤੋ ਗੁਣ ਸੱਜ ਜਾਂਦਾ। ਜਦੋਂ ਨਿਮਰਤਾ ਗਰੀਬੀ ਵਿੱਚ ਰਹਿੰਦਾ ਹੈ, ਕੁਝ ਨਹੀਂ ਬਣਦਾ, ਕੋਈ ਅਮਾਨ ਵਿੱਚ ਨਹੀਂ ਆਉਂਦਾ ਹੈ, ਫਿਰ ਉਹ ਜਿਹੜੇ ਤਿੰਨ ਗੁਣ ਹੈ ਰਜੋ ਤੋਂ, ਇਹਨਾਂ ਨੂੰ ਵੀ ਸਜਾਉਣ ਵਾਲੀ, ਸਜਾਉਣ ਵਾਲੀ ਇਸ ਰੂਪ ਵਿੱਚ, ਜਾਂ ਇਸੇ ਤਰ੍ਹਾਂ ਆਹ ਤਿੰਨੋ ਗੁਣ ਮੰਡਕਾ, ਜਿਹੜੇ ਤਿੰਨ ਗੁਣ ਇਹਨਾਂ ਨੂੰ ਪੋਸ਼ਟ ਕਰਨਾ ਕੀ ਹੈ? ਇੱਕ ਤਾਂ ਆ ਵਧੀਆ ਜਿਹੜਾ ਕੋਈ ਸਾਹਿਤ ਹੈ, ਵਧੀਆ ਕਵਿਤਾ ਲਿਖ ਸਕਣੀ, ਇਹ ਹੈ ਗੁਣ। ਦੂਜਾ ਗੁਣ ਆ ਵੀ ਕਿਸੇ ਦੀ ਵਧੀਆ ਕਵਿਤਾ ਲਿਖੀ, ਉਹਨੂੰ ਚੰਗੀ ਤਰ੍ਹਾਂ ਪੂਰਾ ਸਮਝ ਸਕਣਾ, ਇਹ ਵੀ ਹੈ। ਕਿਸੇ ਵਿੱਚ ਖੂਬੀ ਹੁੰਦੀ ਹੈ, ਆਪ ਤਾਂ ਵਧੀਆ ਲਿਖ ਲੈਂਦੇ, ਕਿਸੇ ਦਾ ਲਿਖਿਆ ਹੋਇਆ ਨਹੀਂ ਉਹਨਾਂ ਨੂੰ ਸਮਝ ਆਉਂਦਾ। ਜੇ ਉਹ ਆਪ ਤਾਂ ਉਹਨੇ ਵਧੀਆ ਸੁਈਆ ਲਿਖ ਲਿਆ ਸੀ, ਜਦੋਂ ਧੰਨਾ ਸਿੰਘ ਨੇ ਮੂਹਰੇ ਰੱਖਦਾ ਉਹਦੀ ਸਮਝ ਨਹੀਂ ਪੈਂਦੀ ਸੀ, ਉਦੋਂ ਬਸ ਖਮੀਚ ਗਿਆ ਸੀ, ਢਿੱਲਾ ਜਿਹਾ ਪੈ ਗਿਆ ਸੀ। ਇਸ ਤਰ੍ਹਾਂ ਵੀ ਦੂਜੇ ਦਾ ਲਿਖਿਆ ਹੋਇਆ ਜਿਹੜਾ ਕੋਈ ਇਤਿਹਾਸ ਹੈ, ਕੋਈ ਕਵਿਤਾ ਹੈ, ਸਾਹਿਤ ਹੈ, ਉਹਨੂੰ ਕਹਿੰਦੇ ਐਨ ਚੰਗੀ ਤਰ੍ਹਾਂ ਸਮਝਣਾ, ਇਹ ਦੂਜਾ ਗੁਣ। ਤੀਜਾ ਹੈ ਵੀ ਜਿਹੜਾ ਆਪਣੇ ਕੋਲ ਉਹ ਸਾਹਿਤ ਦਾ ਗੁਣ ਹੈ, ਕੋਈ ਵੀ ਹੈਗਾ ਕਵਿਤਾ ਦਾ ਜਾਂ ਹੋਰ ਹੈ, ਉਹ ਉਹਨੂੰ ਚੰਗੀ ਤਰ੍ਹਾਂ ਸਿਖਾ ਸਕਣਾ, ਸਮਝਾ ਸਕਣਾ, ਉਹਦੇ ਜਿਹਨ ਵਿੱਚ ਬਿਠਾ ਸਕਣਾ। ਕਈ ਹੁਣ ਵਿਦਵਾਨ ਆਪ ਤਾਂ ਬਹੁਤ ਵਧੀਆ ਕਥਾ ਵਿਆਖਿਆ ਕਰ ਲੈਂਦੇ, ਜਦੋਂ ਕਿਸੇ ਨੂੰ ਪੜ੍ਹਾਉਣ ਦੀ ਗੱਲ ਆ ਜਾਂਦੇ ਬਸ ਉੱਥੇ ਫੇਲ। ਉਹ ਕਿਸੇ ਦੇ ਜਿਹਨ 'ਚ ਵੀ ਹੋਣਾ, ਇਹ ਵੀ ਇੱਕ ਗੁਣ ਹੈ। ਜਿਵੇਂ ਕਈ ਰਾਗੀ ਸਾਹਿਬਾਨ ਹੈ, ਉਹ ਕਿਸੇ ਵਿੱਚ ਖੂਬੀ ਹੈ ਵੀ ਉਹ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ ਉਹਨੂੰ ਰੋਟੀ ਜੋਗਾ ਕਰ ਦਿੰਦੇ ਆ। ਕਲਾਰਾਂ ਦੇ ਰਾਗੀ ਜਸਵੰਤ ਸਿੰਘ ਸੂਰਮੇ ਸੀ, ਉਹਨਾਂ ਵਿੱਚ ਇਹ ਗੁਣ ਸੀ ਵੀ ਜਿੱਥੇ ਜਿੱਥੇ ਵੀ ਰਹੇ ਜਿਹੋ ਜਿਹਾ ਮਰਜ਼ੀ ਉਹਨਾਂ ਕੋਲ ਆ ਗਿਆ ਅਤੇ ਉਹਨਾਂ ਨੇ ਉਹਨਾਂ ਨੂੰ ਕੁਛ ਨਾ ਕੁਛ ਸਿਖਾਈ ਦੇਣਾ, ਢੋਸ ਰਾਂਝੇ ਨੱਪ ਕੇ ਵੀ ਚੱਲ ਤੂੰ ਆਈ ਕਰੀ, ਚੱਲ ਰਾਮ ਰਾਜੇ। ਜੇ ਕੋਈ ਚੰਗਾ ਕਲਬੁੱਧ ਵਾਲਾ ਫਿਰ ਉਸਨੂੰ ਕਲਾਸੀ ਕਰ, ਉਹੋ ਜਿਹਾ ਸਮਝਾ ਦੇਣਾ। ਉਹਨਾਂ ਵਿੱਚ ਇਹ ਗੁਣ ਦੀ ਖੂਬੀ ਸੀ ਵੀ ਜਿਹੜਾ ਆਪ ਸਮਝਿਆ ਸੀ ਉਹੋ ਜਿਹਾ ਸਮਝਾ ਵੀ ਦਿੰਦੇ ਸੀ। ਹੈ ਜੈਨ ਬੇਟਾ, ਉਹਨਾਂ ਦੇ ਅਨੇਕਾਂ ਇਹੋ ਜਿਹੇ ਸ਼ਿਗਿਰਦ ਰਾਗੀ ਸਾਹਿਬਾਨ ਪੈਦਾ ਕੀਤੇ ਹੈ। ਇਸ ਤਰ੍ਹਾਂ ਇਹ ਕੋਈ ਆਪ ਤਾਂ ਵਧੀਆ ਕਵਿਤਾ ਲਿਖ ਸਕਣੀ, ਕਿਸੇ ਨੂੰ ਲਿਖਣ ਵਾਸਤੇ ਸਮਝਾ ਸਕਣਾ, ਉਹਦੇ ਜਿਹਨ ਵਿੱਚ ਬਿਠਾਉਣਾ ਵੀ ਜੇ ਤੂੰ ਮੇਰੇ ਵਾਂਗੂ ਵਧੀਆ ਕਵਿਤਾ ਲਿਖਣੀ ਹੈ ਫਿਰ ਆਹ ਨੁਕਤੇ ਹੈ, ਇਹਨਾਂ ਨੂੰ ਰੱਖੇਗਾ ਤੇ ਤੂੰ ਫਿਰ ਮੇਰੇ ਨਾਲ ਵਧੀਆ ਕਵਿਤਾ ਲਿਖ ਲੈ। ਉਹਨੂੰ ਸਮਝਾ ਦੇਣਾ, ਇਹ ਵੀ ਇੱਕ ਗੁਣ ਹੁੰਦਾ ਕਵੀ ਵਿੱਚ। ਇਹ ਜਿਹੜੇ ਤਿੰਨੇ ਗੁਣ ਆ ਨਾ ਕਵੀਆਂ ਅੰਦਰ, ਤੂੰ ਇਹ ਸ਼ਕਤੀ ਸਜਾ ਦੇਣ ਵਾਲੀ, ਪੋਸ਼ਤ ਕਰ ਦੇਣ ਵਾਲੀ ਹੈ, ਇਹਦੀ ਬਖਸ਼ਿਸ਼ ਕਰਨ ਵਾਲੀ ਹੈ। ਇਸ ਤਰ੍ਹਾਂ ਤੀਨੋ ਕਾਲ ਮਾਨੀ ਤੀਨੋ ਸ਼ਕਤ ਪ੍ਰਧਾਨੀ ਤਾਵ। ਫਿਰ ਤੂੰ ਕਹਿੰਦੇ ਤਿੰਨਾਂ ਸਮਿਆਂ ਦੇ ਜਿਹੜੇ ਕਵੀ ਲੋਕ ਉਹਨਾਂ ਵਿੱਚ ਤੂੰ ਮੰਨੀ ਗਈ ਹੈ, ਤਿੰਨੇ ਸਮਿਆਂ ਦੇ ਜਿਹੜੇ ਪਿੱਛੇ ਕਵੀ ਉਹਨਾਂ ਨੇ ਵੀ ਤੈਨੂੰ ਮੰਨਿਆ ਸਤਿਕਾਰਿਆ। ਹੁਣ ਜਿਹੜਾ ਸਮਾਂ ਲੰਘ ਗਿਆ ਇਹਦੇ ਵਿੱਚ ਜਿੰਨੇ ਕਵੀ ਲੋਕ ਹੈ ਉਹਨਾਂ ਵਿੱਚ ਵੀ ਤੂੰ ਮੰਨੀ ਗਈ, ਤੈਨੂੰ ਕੋਈ ਕਵਿਤਾ ਲਿਖਣ ਵਾਲੇ ਮੰਨਦੇ ਆ ਸਤਿਕਾਰਦੇ ਆ। ਆਉਣ ਵਾਲੇ ਸਮੇਂ ਵਿੱਚ, ਭਵਿੱਖ ਸਮੇਂ ਵਿੱਚ ਵੀ ਤੂੰ ਕਵੀਆਂ ਕਰਕੇ ਮੰਨੀ ਜਾਵੇਂਗੀ। ਇਸ ਤਰ੍ਹਾਂ ਤਿੰਨੋ ਕਾਲ ਮਾਨੀ, ਤਿੰਨਾਂ ਸਮਿਆਂ ਵਿੱਚ ਤੋਂ ਕਵੀਆਂ ਕਰਕੇ ਮੰਨੀ ਗਈਆਂ, ਸਤਿਕਾਰੀ ਗਈਆਂ। ਜਾਂ ਤੀਨੋ ਕਾਲ ਮਾਨੀ, ਜਦੋਂ ਇਹ ਦੁਨੀਆਂ ਦੇ ਵਿੱਚ ਜ਼ਿਆਦਾ ਵੇਦਾਂ ਦਾ ਪ੍ਰਚਾਰ ਸੀ ਉਦੋਂ ਵੀ ਤੂੰ ਮੰਨੀ ਗਈ ਹੈ। ਜਦੋਂ ਪੁਰਾਣਾਂ ਦਾ ਪ੍ਰਚਾਰ ਸੀ ਦੁਨੀਆਂ ਵਿੱਚ ਉਦੋਂ ਵੀ ਤੂੰ ਮੰਨੀ ਗਈ, ਸਤਿਕਾਰੀ ਗਈ। ਜਗ੍ਹਾ ਕਹਿੰਦੇ ਆ ਦੂਜੇ ਰਾਜ ਦਿਨ ਤਾਂ ਤੂੰ ਤਾਂ ਦਾ ਰਾਜ ਹੈ, ਉਦੋਂ ਵੀ ਤੂੰ ਮੰਨੀ ਗਈ। ਕਿਉਂ ਤਿੰਨਾਂ ਸਮਿਆਂ ਵਿੱਚ, ਤਿੰਨਾਂ ਕਾਲਾਂ ਵਿੱਚ ਤੈਨੂੰ ਮੰਨਿਆ ਗਿਆ ਹੈ। ਕਿਉਂ ਤੂੰ ਮਹਾਨ ਹੈ, ਤੀਨੋ ਸ਼ਕਤ ਪ੍ਰਧਾਨੀ ਤਾਵ ਹੈ ਸ਼ਕਤੀ, ਤਿੰਨ ਤੇਰੀਆਂ ਕਹਿੰਦੇ ਪ੍ਰਧਾਨ ਸ਼ਕਤੀਆਂ। ਇੱਕ ਤਾਂ ਉਮਾ, ਇੱਕ ਰਮਾ, ਇੱਕ ਸਵਿਤਰੀ। ਉਮਾ ਨਾ ਪਾਰਵਤੀ ਦਾ ਤੇਰੀ, ਜਿਹੜੀਆਂ ਤਿੰਨ ਪ੍ਰਧਾਨ ਸ਼ਕਤੀਆਂ, ਜਿਹੜੀ ਪਾਰਵਤੀ ਹੈ ਇਹ ਵੀ ਇੱਕ ਤੇਰੀ ਮਹਾਨ ਸ਼ਕਤੀ ਹੈ, ਜਿਹੜੀ ਆ ਵਿਸ਼ਨੂੰ ਦੇ ਘਰ ਵਾਲੀ ਲਕਸ਼ਮੀ ਹੈ ਇਹ ਵੀ ਤੇਰੀ ਪ੍ਰਧਾਨ ਸ਼ਕਤੀ ਹੈ, ਜਿਹੜੀ ਬ੍ਰਹਮਾ ਦੇ ਘਰ ਦੇ ਵਿੱਚ ਸਵਿਤਰੀ ਜਾਂ ਸ੍ਰਿਸ਼ਟੀ ਹੈ ਉਹ ਵੀ ਤੇਰੀ ਪ੍ਰਧਾਨ ਸ਼ਕਤੀ ਹੈ। ਜਾਂ ਜਿਹੜੀਆਂ ਤਿੰਨੇ ਸ਼ਕਤੀਆਂ ਹੈ ਨਾ, ਉਮਾ ਰਮਾ ਸਵਿਤਰੀ ਪਾਰਵਤੀ, ਉਹਨਾਂ ਵਿੱਚ ਤੇਰੀ ਪ੍ਰਧਾਨਤਾ ਹੈ, ਇਹਨਾਂ ਤੋਂ ਤੂੰ ਮੁਖੀ ਹੈ। ਇਹ ਨਹੀਂ ਤੋ ਇਹਨਾਂ ਵਿੱਚ ਤੇਰੀ ਤੇਰੀ ਪ੍ਰਧਾਨਤਾ ਹੈ, ਤੇਰੀ ਮੁਖਤਾ ਹੈ, ਤੂੰ ਇਹਨਾਂ ਤੋਂ ਮਹਾਨ ਹੈ। ਤੀਨੋ ਕ੍ਰਿਤ ਵਾਨੀ ਤੀਨੋ ਗਾਨੀ ਬਾਰ ਬੰਡਿਕਾ। ਹਾਂ, ਇਸੇ ਤੀਨੋ ਕਿਰਤ ਬਾਨੀ, ਫਿਰ ਤੂੰ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਕਿਰਤਾਂ, ਇਹਨੂੰ ਕਹਿੰਦੇ ਕਰਨ ਵਾਲੀ ਹੈ, ਉਤਪਤੀ ਲੈਤਾ, ਇਹ ਤੂੰ ਤੇਰੀ ਤਿੰਨੇ ਕਿਰਤਾਂ ਤੂੰ ਕਰਨ ਵਾਲੀ ਹੈ। ਜਾਂ ਤਿੰਨੇ ਕਿਰਤਾਂ ਵੀ ਜਿਹੜੇ ਕੋਈ ਦੁਨੀਆਂ ਵਿੱਚ ਲੋਕ ਜੱਗ ਵਗੈਰਾ ਕਰਦੇ ਨੇ, ਉਹਨਾਂ ਜੱਗਾਂ ਦੇ ਵਿੱਚ ਸਫਲਤਾ ਦੇਣੀ, ਉਹਨਾਂ ਨੂੰ ਸਿਰੇ ਚੜਾਉਣਾ, ਵਿਘਨ ਨਾ ਪੈਣ ਦੇਣਾ, ਇਹ ਵੀ ਤੇਰੀ ਕਿਰਤ ਹੈ। ਜਿਹੜਾ ਤੈਨੂੰ ਯਾਦ ਕਰਦਾ ਉਹਦੀ ਜੱਗ ਦੇ ਵਿੱਚ ਤੂੰ ਸਫਲਤਾ ਦਿੰਦੀ, ਉਹਦਾ ਜੱਗ ਸਿਰੇ ਚੜਾ ਦਿੰਦੀ ਹੈ, ਵਿਘਨ ਨਹੀਂ ਪੈਣ ਦੇ। ਦੂਜਾ ਜਿਹੜਾ ਕੋਈ ਖੇਤੀ ਵਗੈਰਾ ਹੈ, ਇਹ ਦੌਲਤ ਦੇਣ ਦੀ, ਮਾਇਆ ਦੇਣ ਦੀ, ਇਹ ਅਤੇ ਖੇਤੀਆਂ ਜਿਹੜੀ ਕੋਈ ਇਸਤਰੀਆਂ ਉਹਨਾਂ ਨੂੰ ਸੰਤਾਨ ਦੇਣ ਦੀ, ਇਹ ਕਿਰਤੋਂ ਕਰਨੀ ਹੈ। ਜਾਂ ਉਤਪਤੀ ਲੈਤਾ, ਜਿਹੜਾ ਸੰਘਾਰ ਹੈ ਤਿੰਨੇ ਕੰਮਾਂ ਦੇ ਤੂੰ ਕਰਨ ਵਾਲੀ ਹੈ, ਰਿਸ਼ੀਆਂ ਨੂੰ ਕਵਿਤਾ ਦੇਣ ਵਾਲੀ ਹੈ, ਨਦੀ ਸ੍ਰਿਸ਼ਟੀ ਵਿੱਚ ਤੂੰ ਪਵਿੱਤਰ ਜਲ ਬਖਸ਼ਣ ਵਾਲੀ ਹੈ, ਜਗ ਕਰਨ ਵਾਲਿਆਂ ਨੂੰ ਜੱਗਾਂ ਵਿੱਚ ਤੂੰ ਸਫਲਤਾ ਦੇਣ ਵਾਲੀ ਹੈ, ਤਿੰਨਾਂ ਕਿਰਤਾਂ ਦੇ ਤੂੰ ਕਰਨ ਵਾਲੀ ਹੈ। ਤੀਨੋ ਗਾਨੀ ਬਾਰ ਬੰਡਿਕਾ, ਫਿਰ ਤਿੰਨਾਂ ਕਰਕੇ ਤੂੰ ਗਾਈ ਗਈ ਹੈ, ਤਿੰਨਾਂ ਨੇ ਤੈਨੂੰ ਗਾਇਆ, ਤੈਨੂੰ ਮਹਾਨ ਕਿਹਾ। ਬ੍ਰਹਮਾ ਵੀ ਤੈਨੂੰ ਮਹਾਨ ਕਹਿੰਦਾ ਹੈ, ਕਿਉਂਕਿ ਉਹਦੇ ਅੰਦਰ ਵੀ ਤੂੰ ਸਵੱਛ ਬੁੱਧੀ ਰੂਪ ਹੋ ਕਰਕੇ ਉਹ ਤੋਂ ਲੱਖਾਂ ਵਰ੍ਹਿਆਂ ਤਪ ਕਰਾ ਲਿਆ, ਇਸ ਕਰਕੇ ਉਹਨੇ ਉਹਦੇ ਕਰਕੇ ਤੂੰ ਗਾਈ। ਵਿਸ਼ਨੂੰ ਵੀ ਉਹ ਬਦਰੀਨਾਥ ਹੋਰ ਬੇਅੰਤ ਉਹਦੇ ਸਥਾਨ ਤਪ ਕਰਨ ਕਰਕੇ, ਉਹਨੇ ਉਹ ਵਿਸ਼ਨੂੰ ਕਰਕੇ ਵੀ ਤੂੰ ਗਾਈ ਗਈ ਹੈ, ਮਹਾਨ ਕਹੀ ਗਈ ਹੈ। ਮਹੇਸ਼ ਉਹ 88,000 ਵਰ੍ਹਾ ਬੈਠ ਕੇ ਯੋਗ ਸਾਧਨ ਕਰਦਾ, ਇਸ ਕਰਕੇ ਉਹਦੇ ਕਰਕੇ ਵੀ ਤੂੰ ਮਹਾਨ ਕਹੀ ਗਈ ਹੈ। ਤਿੰਨੋ ਗਾਨੀ ਬਾਰ ਬੰਡਿਕਾ, ਫਿਰ ਤੂੰ ਬਾਰ ਬੰਡਿਕਾ, ਅਤੇ ਬਰਾਂ ਨੂੰ ਵੰਡਣ ਵਾਲੀ ਹੈ, ਬਰ ਨੂੰ ਬਲ ਦਾ, ਬਲ ਤਾਕਤ ਨੂੰ ਵੰਡਣ ਵਾਲੀ ਹੈ, ਬਖਸ਼ਣ ਵਾਲੀ ਹੈ। ਬਰ ਨੂੰ ਸ੍ਰੇਸ਼ਟਤਾ ਦਾ ਹੁੰਦਾ, ਸ੍ਰੇਸ਼ਟਤਾ ਨੂੰ ਵੰਡਣ ਵਾਲੀ ਹੈ, ਬਲ ਬਖਸ਼ਣ ਵਾਲੀ ਹੈ, ਬਰ ਬਖਸ਼ਣ ਵਾਲੀ ਹੈ, ਤੂੰ ਸ੍ਰੇਸ਼ਟਤਾ ਬਖਸ਼ਣ ਵਾਲੀ ਵੰਡਣ ਵਾਲੀ ਹੈ। ਜੀਨੀ ਰਾਜਧਾਨੀ ਬੱਜਰ ਪਾਨੀ ਕੋ ਕਿਰਪਾਨ ਪਾਨੀ। ਫਿਰ ਇਸੇ ਤਰ੍ਹਾਂ ਤੂੰ ਜਿਹੜਾ ਬੱਜਰ ਪਾਨੀ, ਜਿਹਦੇ ਹੱਥ ਵਿੱਚ ਉਹ ਪੱਥਰ ਵਰਗਾ ਸਖ਼ਤ ਸ਼ਸਤਰ ਹੈ, ਸੱਤ ਧਾਤੂਆਂ ਦਾ ਬਣਿਆ ਹੋਇਆ, ਇੱਕ ਸ਼ਸਤਰ ਹੈ ਜਿਹਨੂੰ ਬੱਜਰ ਸ਼ਸਤਰ ਕਹਿੰਦੇ, ਉਹ ਇੰਦਰ ਦੇ ਹੱਥ ਵਿੱਚ ਫੜਿਆ ਹੋਇਆ। ਇਸ ਤਰ੍ਹਾਂ ਹੇ ਆਪਣੇ ਹੱਥਾਂ ਵਿੱਚ ਕਿਰਪਾਨ ਧਾਰਨ ਕਰਨ ਵਾਲੀ ਸ਼ਕਤੀ, ਕਿਰਪਾ ਰੂਪੀ ਕਿਰਪਾਨ ਨੂੰ ਆਪਣੇ ਹੱਥ ਵਿੱਚ ਰੱਖਣ ਵਾਲੀ, ਤੂੰ ਹੀ ਕਹਿੰਦਾ ਜਿਹੜੀ ਰਾਜਧਾਨੀ ਹੈ ਵਜਰਪਾਨੀ ਨੂੰ ਬਖਸ਼ੀ ਹੈ, ਇੰਦਰ ਨੂੰ ਬਖਸ਼ੀ ਹੈ, ਤੂੰ ਹੀ ਰਾਜਧਾਨੀ। ਇੰਦਰ ਇੰਦਰ ਦੇ ਅੰਦਰ ਅਕਲ ਬੁੱਧ ਹੈ, ਸਵੱਛ ਬੁੱਧ ਹੈ, ਤਾਂ ਹੀ ਉਹ ਰਾਜ ਭਾਗ ਕਰ ਰਿਹਾ 33 ਕਰੋੜ ਦੇਵਤਿਆਂ ਉੱਪਰ। ਜਲ ਬੁੱਧੀ ਵਾਲਾ ਸਿਆਣਾ ਨਾ ਹੁੰਦਾ ਇੰਦਰ ਕਿੱਥੇ ਰਾਜ ਭਾਗ ਕਰਦਾ। ਇਸ ਕਰਕੇ ਤੂੰ ਹੀ ਸਵੱਛ ਬੁੱਧੀ ਬਖਸ਼ ਕੇ ਇੰਦਰ ਨੂੰ ਕਹਿੰਦੇ ਰਾਜਧਾਨੀ ਬਖਸ਼ੀ ਹੈ। ਜਾਂ ਜਿਹਦੇ ਹੱਥਾਂ ਵਿੱਚ ਕਿਰਪਾਨ ਹੈ ਉਹ ਇੰਦਰ ਦਾ ਹੀ ਨਾਂ ਹੈ, ਜਿਹਦੇ ਹੱਥ ਵਿੱਚ ਵਜਰ ਸ਼ਸਤਰ ਹੈ ਉਹ ਵੀ ਇੰਦਰ ਦਾ ਨਾਂ ਹੈ। ਪਰ ਮੁੱਖ ਰੂਪ ਦੇ ਵਿੱਚ ਇਹ ਆਪਣੇ ਹੱਥਾਂ ਵਿੱਚ ਕਿਰਪਾ ਰੂਪੀ ਹੈ ਕਿਰਪਾਨ ਪਕੜਨ ਵਾਲੀ, ਤੂੰ ਹੀ ਜਿਹੜਾ ਇੰਦਰ ਹੈ ਉਹਨੂੰ ਰਾਜਧਾਨੀ ਬਖਸ਼ਣਾ ਕੀਤੀ ਹੈ। ਜਿਵੇਂ ਉਹ ਗੁਰੂ ਕਲਗੀਧਰ ਜੀ ਨੇ ਲਿਖਿਆ, ਇੱਕ ਦਿਨ ਨਾਵਣ ਆਈ ਦੁਰਗਸ਼ਾ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਲੀਨੀ ਛੀਨ ਠੁਕਰਾਈ ਸਾਥੋਂ ਜਾਨਵਾ ਦਿੱਤੇ ਦੇ ਭਜਾਈ ਸਭੇ ਰਾਕਸ਼ਾਂ। ਇਸ ਤਰ੍ਹਾਂ ਵੀ ਉਹ ਵੀ ਇੱਕ ਦਿਨ ਉਹ ਜਿਹੜੀ ਸ਼ਕਤੀ ਹੈ ਇਸ਼ਨਾਨ ਕਰਨ ਵਾਸਤੇ ਆਈ, ਅਤੇ ਇੰਦਰ ਨੇ ਆਪਣੇ ਕਹਿੰਦੇ ਹਾਲ ਦੀ ਜਿਹੜੀ ਬਿਰਥਾ ਪੀੜੀ ਸੁਣਾ ਦਿੱਤੀ, ਵੀ ਆਪਣਾ ਦੁੱਖ ਸੁਣਾਇਆ ਵੀ ਇਹ ਦੇਵਤਿਆਂ ਸ਼ਕਤੀ ਸਾਥੋਂ ਦੈਂਤਾਂ ਨੇ ਰਾਜਧਾਨੀ ਖੋਹ ਲਈ, ਸਾਨੂੰ ਦੇਵਤਿਆਂ ਨੂੰ ਸਵਰਗ ਵਿੱਚੋਂ ਭਜਾ ਦਿੱਤਾ। ਇਸ ਤਰ੍ਹਾਂ ਵੀ ਉਹ ਜਿਹੜਾ ਰਾਜ ਇੰਦਰ ਦੇਵਤਾ ਉਸੇ ਨੂੰ ਤੈਨੇ ਕਹਿੰਦੇ ਇਹ ਰਾਜਧਾਨੀ ਬਖਸ਼ੀ, ਸਵਰਗ ਦਾ ਰਾਜ ਭਾਗ ਬਖਸ਼ਿਆ ਹੈ। ਜਾਨੀ ਮੈਂ ਭਵਾਨੀ ਸੁੱਖ ਖਾਨੀ ਖਲ ਖੰਡਕਾ। ਹਾਂ, ਗਿਆਨੀ ਮੈਂ ਭਵਾਨੀ, ਮੈਂ ਕਹਿੰਦੇ ਤੈਨੂੰ ਭਵਾਨੀ ਕਹਿੰਦੇ ਜਾਣਿਆ ਹੈ, ਸੰਸਾਰ ਨੂੰ ਲਿਆਉਣ ਵਾਲੀ ਤੈਨੂੰ ਸਮਝਿਆ ਹੈ। ਜਾਂ ਭਾਵਨਾ ਭਵਾਨੀ ਇੱਕ ਜਿਹੜੀ ਸੰਸਾਰ ਨੂੰ ਲਿਆਉਣ ਵਾਲੀ ਹੈ ਉਹ ਸ਼ਕਤੀ, ਉਹਨੂੰ ਪਾਰਵਤੀ ਦਾ ਰੂਪ ਵੀ ਦਿੱਤਾ, ਮੈਂ ਤੈਨੂੰ ਭਵਾਨੀ ਸਮਝਿਆ, ਪਾਰਵਤੀ ਰੂਪ ਸਮਝਿਆ। ਜਾਂ ਕਵੀਆਂ ਨੇ ਤੈਨੂੰ ਪਾਰਵਤੀ ਵਾਂਗੂ ਭਵਾਨੀ ਸਮਝਿਆ। ਜਾਂ ਭਵਾਨੀ ਜਿਹੜੀ ਤਰ੍ਹਾਂ ਤਰ੍ਹਾਂ ਦੇ ਕੁਸ਼ਲਤਾ ਦੀ ਦਾਤੀ, ਤਰ੍ਹਾਂ ਤਰ੍ਹਾਂ ਦੇ ਖੁਸ਼ੀਆਂ ਦੀ ਸੁੱਖਾਂ ਦੀ ਦਾਤੀ ਹੋਵੇ ਉਹਨੂੰ ਭਵਾਨੀ ਕਿਹਾ ਜਾਂਦਾ। ਤੂੰ ਤਰ੍ਹਾਂ ਤਰ੍ਹਾਂ ਦੀ ਕੁਸ਼ਲਤਾ ਦਾਤੀ ਹੈ, ਖੁਸ਼ੀਆਂ ਖੇੜਿਆਂ ਦੀ ਦਾਤੀ ਹੈ, ਅਤੇ ਭਵਾਨੀ ਸੰਸਾਰ ਦਾ ਤੂੰ ਕਾਰਨ ਰੂਪ ਹੈ, ਮੂਲ ਰੂਪ ਹੈ, ਅਤੇ ਸੁੱਖ ਖਾਣੀ ਸੁੱਖਾਂ ਦੀ ਤੂੰ ਖਾਣ ਹੈ। ਖਲ ਖੰਡਕਾ, ਹਲ ਜਿਹੜੇ ਕੋਈ ਮੂਰਖ ਲੋਕ ਹੈ ਉਹਨਾਂ ਦਾ ਖੰਡ ਕੀ ਹੈ, ਖੰਡਕਾ ਨਾਸ ਕਰਨ ਵਾਲੀ ਹੈ। ਕਵੀਆਂ ਦੇ ਅੱਗੇ ਜਿਹੜੇ ਮੂਰਖ ਦੁਸ਼ਟ ਕਿਹੜੇ ਹਨ, ਇੱਕ ਤਾਂ ਵੀ ਜਿਹੜੇ ਕੋਈ ਉਹਨਾਂ ਕਵੀਆਂ ਨੂੰ ਦੇਖ ਦੇਖ ਕੇ ਨਿੰਦੇ ਭੰਡਦੇ ਨੇ, ਇੱਕ ਤਾਂ ਉਹ ਖਲ ਹੈ, ਮੂਰਖ ਦੁਸ਼ਟ ਹੈ ਜਿਹੜੇ ਉਹਨਾਂ ਨੂੰ ਨਿੰਦੇ ਭੰਡਦੇ ਨੇ। ਦੂਜਾ ਖਲ ਖੰਡ ਕਾ, ਜਿਹੜੇ ਕੋਈ ਉਹਨਾਂ ਦੇ ਜਦੋਂ ਕੋਈ ਉਹ ਗ੍ਰੰਥ ਰਚਨਾ ਲਿਖਣਾ ਸ਼ੁਰੂ ਕਰਦੇ ਵੀ ਇਹ ਪੂਰਾ ਨਾ ਕਰ ਸਕੇ, ਜਿਵੇਂ ਕਵੀ ਸੰਤੋਖ ਸਿੰਘ ਜੀ ਉਹ ਕੈਂਸਲ ਵਿੱਚ ਜਾਂ ਬੂੜੀਏ ਵਿੱਚ ਬੈਠੇ ਗ੍ਰੰਥ ਲਿਖ ਰਹੇ ਸੀ, ਕਈਆਂ ਨੇ ਉਹਨਾਂ ਦੇ ਵਿੱਚ ਵਿਘਨ ਪਾਏ, ਉਹ ਕਵੀ ਸੰਤੋਖ ਸਿੰਘ ਜੀ ਨੇ ਆਪ ਵੀ ਦਿੱਤੇ ਆ ਵੀ ਉਹ ਝੋਟਿਆਂ ਵਰਗੇ, ਉਹ ਗਧਿਆਂ ਵਰਗੇ, ਇਹ ਮੇਰੀ ਜਿਹੜੀ ਕਵਿਤਾ ਗੁਰੂ ਕੀ ਕਥਾ ਹੈ ਗੰਗਾ ਵਰਗੀ ਸੀ, ਇਹਨੂੰ ਗੰਧਲਾ ਕਰਿਆ ਚਾਹੁੰਦੇ ਸੀ, ਉਹ ਕਥਨ ਕੀਤਾ ਵਿੱਚੇ। ਇਸ ਤਰ੍ਹਾਂ ਜਿਹੜੇ ਨਿੰਦਿਆ ਕਰਦੇ ਆ ਜਾਂ ਵਿਘਨ ਪਾਉਂਦੇ ਗ੍ਰੰਥ ਵਿੱਚ, ਉਹਨਾਂ ਖਲਾਂ ਨੂੰ ਦੁਸ਼ਟਾਂ ਨੂੰ ਤੂੰ ਖੰਡ ਕਾ ਨਾਸ ਕਰਨ ਵਾਲੀ ਹੈ, ਖਤਮ ਕਰਨ ਟੁੱਟੇ ਟੁੱਟੇ ਕਰ ਦੇਣ ਵਾਲੀ ਹੈ। ਨਮੋ ਨਮੋ ਬਾਕ ਬਾਨੀ ਜੋਤ ਬਿਦ ਤਾਨੀ ਦਾਸ। ਕਹਿੰਦੇ ਨਮਸਕਾਰ ਹੈ, ਨਮਸਕਾਰ ਹੈ ਸਾਰਿਆਂ ਦੇ ਬਾਕ ਰੂਪ ਬਾਣੀ ਬਾਣੀ ਨੂੰ। ਕਵਿਤਾ ਦੀ ਦਾਤੀ ਦਾ ਨਾਂ ਹੈ ਤੇ ਸਾਰਿਆਂ ਦਾ ਬਾਕ ਰੂਪ, ਸਾਰਿਆਂ ਦੇ ਰਸਾਂ ਤੇ ਬਾਕ ਰੂਪ ਹੋ ਕੇ ਵਸਣ ਵਾਲੀ ਬਾਣੀ। ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ। ਤੇਰੀ ਜਿਹੜੀ ਜੋਤ ਹੈ ਉਹ ਦਾਸ ਦੇ ਹਿਰਦੇ ਵਿੱਚ ਪ੍ਰਗਟ ਹੋ ਗਈ ਹੈ। ਜੈਤ ਜੈਤ ਮਾਣ ਪੰਕਾ, ਹੇ ਤਿੱਖੇ ਤੇਜ ਪ੍ਰਤਾਪ ਵਾਲੀ, ਤੇਰੀ ਜੈ ਹੋਵੇ, ਤੇਰੀ ਜੈ ਹੋਵੇ, ਫਤਿਹ ਜਿੱਤ ਹੋਵੇ। ਇਸ ਤਰ੍ਹਾਂ ਜਿਵੇਂ ਕਵੀ ਸੰਤੋਖ ਕਵੀ ਲੋਕਾਂ ਨੇ ਸੰਕੇਤ ਕੀਤਾ, ਉਸ ਮਰਸ਼ਾ ਦਾ ਅਨੁਸਾਰ ਹੀ ਸੰਤੋਖ ਸਿੰਘ ਜੀ ਨੇ ਕਵਿਤ ਵਿੱਚ ਮੰਗਲ ਕੀਤਾ ਉਸਦਾ। ਆਪਣੀ ਇਸ਼ਟਾਪਤੀ ਜਣਾਉਂਦਿਆਂ ਵੀ ਅਸੀਂ ਗੁਰੂ ਨਾਨਕ ਸਾਹਿਬ ਦਸ ਜਾਮਿਆਂ ਗੁਰੂ ਗੋਬਿੰਦ ਸਿੰਘ ਦੇ ਪੁਜਾਰੀ ਹਾਂ, ਉਹ ਪਹਿਲਾਂ ਮੰਗਲ ਕਰ ਲਿਆ ਹੈ। ਕਈ ਜਿਹੜੇ ਇਹ ਕਵਿਤ ਨੂੰ ਪੜ੍ਹ ਕੇ ਅਤੇ ਫਿਰ ਉਹ ਕਹਿੰਦੇ ਦੇਖੋ ਜੇ ਕਵੀ ਨੇ ਤਾਂ ਸਾਰਦਾ ਵੀ ਪੂਜੀ ਹੈ, ਨਹੀਂ ਪੂਜੀ ਨਹੀਂ ਹੈ, ਉਹ ਕਵੀਆਂ ਦਾ ਜਿਹੜਾ ਨਿਯਮ ਹੈ, ਉਹ ਜਿਹੜੀ ਮਰਜ਼ਾਦਾ ਉਹਨੂੰ ਪੂਰਿਆ ਕੀਤਾ ਤਾਂ ਕਿ ਹੋਰ ਕੋਈ ਕਵੀ ਕਿੰਤੂ ਪ੍ਰੰਤੂ ਨਾ ਕਰੇ ਵੀ ਇਸ ਅਸੂਲ ਦੀ, ਇਸ ਮਰਜ਼ਾਦਾ ਦੀ ਇਹ ਕਵੀ ਸੰਤੋਖ ਨੇ ਕਿਵੇਂ ਉਲੰਘਣਾ ਕੀਤੀ। ਜਦੋਂ ਆਦਿ ਤੋਂ ਲੈ ਕੇ ਜਿੰਨੇ ਕਵੀ ਹੋਏ ਉਹਨਾਂ ਨੇ ਜਦੋਂ ਕਵਿਤਾ ਸ਼ੁਰੂ ਕੀਤੀ ਉਹ ਤੋਂ ਲੈ ਕੇ ਉਹ ਕਵਿਤਾ ਦੀ ਦਾਤੀ ਨੂੰ ਚੇਤੇ ਕੀਤਾ ਹੈ, ਉਹਦਾ ਜਸ ਕੀਤਾ ਹੈ ਵੀ ਇਸਨੇ ਵੀ ਕਰਨਾ ਸੀ ਜ਼ਰੂਰੀ। ਜਿਵੇਂ ਹਿੰਦੂ ਮਤ ਵਿੱਚ ਜਦੋਂ ਕੋਈ ਕੋਈ ਉਹ ਲਿਖੇ ਅਤੇ ਉਹ ਸਭ ਤੋਂ ਪਹਿਲਾਂ ਗਣੇਸ਼ ਨੂੰ ਨਮਸਕਾਰ ਕਰਦੇ, ਗਣੇਸ਼ ਨੂੰ ਚੇਤੇ ਕਰਦੇ, ਉਹਨਾਂ ਦੀ ਮਰਜ਼ਾਦਾ ਹੈ ਉਹ। ਇੱਧਰ ਅਸੀਂ ਜਦੋਂ ਕੋਈ ਸ਼ੁਰੂ ਕਰਾਂਗੇ ਅਸੀਂ ਗੁਰੂ ਮਹਾਰਾਜ ਨੂੰ ਯਾਦ ਕਰਾਂਗੇ, ਗੁਰੂ ਮਹਾਰਾਜ ਦੀ ਅੱਗੇ ਅਰਦਾਸ ਬੇਨਤੀ ਕਰਾਂਗੇ। ਸਿੱਖ ਮਤ ਵਿੱਚ ਇਸ ਤਰ੍ਹਾਂ ਦਾ ਹੈ, ਉਸ ਅਨੁਸਾਰ ਕਵੀ ਜੀ ਨੇ ਮਰਜ਼ਾਦਾ ਨੂੰ ਪੂਰੀਆਂ ਕਰਦਿਆਂ ਹੋਇਆਂ ਇਹ ਮੰਗਲ ਕੀਤਾ। ਉਹਦੀ ਵਿਚਾਰ ਜਿੰਨੀ ਕੁ ਸਮਝ ਪਈ ਹੈ, ਜ਼ਿਆਦਾਤਰ ਤੱਕ ਡਾਕਟਰ ਵੀਰ ਸਿੰਘ ਜੀ ਨੇ ਇਹਦੇ ਵਿੱਚ ਹੀ ਬਹੁਤ ਕੁਛ ਲਿਖ ਦਿੱਤਾ ਹੈ, ਬਹੁਤਾ ਆਪਣੇ ਕੋਲੋਂ ਵੀ ਉਹ ਬੁੱਧੀ ਲਾ ਕੇ ਦਿਮਾਗ ਲਾ ਕੇ ਵੀ ਉਹਨੂੰ ਕਹਿਣਾ ਕਰੀਏ ਵੀ ਕਿਵੇਂ ਹੁਣ ਆਖਾਂਗੇ, ਬਹੁਤ ਕੁਛ ਦਿੱਤਾ ਹੈ, ਬਹੁਤ ਖੋਲ੍ਹ ਖੋਲ੍ਹ ਕੇ ਆਪ ਹੀ ਲਿਖ ਦਿੱਤਾ। ਉਹ ਜਿੰਨੀ ਕੁ ਸਮਝ ਪਈ ਆਪਾਂ ਪੂਰਿਆਂ ਕੀਤਾ ਹੈ ਅਰਥ। ਇਹ ਤੋਂ ਬਗੈਰ ਦੋ ਅਰਥ ਇਹਦੇ ਹੋਰ ਨੇ, ਇੱਕ ਤਾਂ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਕਵੀ ਜੀ ਨੇ ਵੀ ਗੁਰਬਾਣੀ ਦਾ ਅਰਥ ਕੀਤਾ, ਮੰਗਲ ਕੀਤਾ ਹੈ। ਦੂਜਾ ਜਿਹੜੀ ਪਰਮੇਸ਼ਰ ਵਾਹਿਗੁਰੂ ਦੀ ਸਤਾ ਸਪੁਰਤੀ ਹੈ ਜਿਹਨੂੰ ਚੇਤਨ ਸੱਤਾ ਕਹਿੰਦੇ ਨੇ, ਉਹਦੀ ਮਹਿਮਾ ਕੀਤੀ ਹੈ ਕਿਉਂਕਿ ਵਾਹਿਗੁਰੂ ਦੀ ਜਿਹੜੀ ਚੇਤਨ ਸੱਤਾ ਸਾਰਿਆਂ ਸਰੀਰਾਂ ਵਿੱਚ ਨਿਵਾਸ ਕਰ ਰਹੀ ਹੈ, ਉਹਦੀ ਚੇਤਨ ਸੱਤਾ ਕਰਕੇ ਸਾਰੀ ਸਰੀਰ ਦੀ ਹਰਕਤ ਹੋ ਰਹੀ ਹੈ, ਅੱਖਾਂ ਖੁੱਲ੍ਹੀਆਂ ਮਿਚ ਰਹੀਆਂ, ਕੰਨ ਸੁਣ ਰਹੇ ਹੈ, ਅੱਖਾਂ ਜਵਾਨ ਪਟਕ ਪਟਕ ਬੋਲ ਰਹੀ ਹੈ, ਹੱਥ ਅਤੇ ਪੈਰ ਆਪਣੀ ਚੇਸ਼ਟਾ ਕਰ ਰਹੇ ਨੇ। ਇਹ ਸਾਰੀ ਉਹਦੀ ਚੇਤਨ ਸੱਤਾ ਕਰਕੇ ਸਰੀਰ ਦੀ ਹਰਕਤ ਹੈ, ਇੰਦਰੀਆਂ ਦੀ ਚੇਸ਼ਟਾ ਹੈ। ਵੀ ਜੇ ਉਹ ਸੱਤਾ ਨਾ ਹੁੰਦੀ ਸਰੀਰ ਵਿੱਚ ਫਿਰ ਕੋਈ ਨਹੀਂ ਹਰਕਤ ਹੋਣੀ ਸੀ, ਇਸ ਕਰਕੇ ਉਹ ਜਿਹੜੀ ਇਹ ਸਰੀਰਾਂ ਵਿੱਚ ਵਾਹਿਗੁਰੂ ਦੀ ਚੇਤਨ ਸੱਤਾ ਹੈ ਉਹਦਾ ਮਹਿਮਾ ਉਹਦਾ ਮੰਗਲ ਕੀਤਾ ਹੈ ਕਵੀ ਜੀ ਨੇ। ਉਹ ਤੀਜੇ ਅਰਥ ਵਿੱਚ ਹੈ, ਉਹ ਜਿਵੇਂ ਵੀ ਹੋਣਗੇ ਕੱਲ੍ਹ ਦੇ ਸਮੇਂ ਵਿੱਚ ਆਪਾਂ ਰਲ ਮਿਲ ਕੇ ਦੋਵੇਂ ਅਰਥ ਕਰਾਂਗੇ। ਉਸ ਤੋਂ ਅੱਗੇ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਹੈ, ਉਹ ਜਿਵੇਂ ਵੀ ਆਏਗਾ ਉਹ ਆਪਾਂ ਰਲ ਮਿਲ ਕੇ ਵਿਚਾਰਾਂ ਕਰਕੇ ਲਾਭ ਲਵਾਂਗੇ। ਹੁਣ ਸਮਾਂ ਕਾਫੀ ਉੱਪਰ ਹੀ ਜਾ ਰਿਹਾ, ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ ਜੀ। ਦੀਨੀ ਰਾਜ ਧਾਨੀ ਬੱਜਰ ਪਾਨੀ ਕੋ ਕਿਰਪਾਨ ਪਾਨੀ, ਜਾਨੀ ਮੈਂ ਭਵਾਨੀ ਸੁਖ ਖਾਨੀ ਖਲ ਖੰਡਕਾ,